ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਹਰਿ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨੀ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਹ ਬਿਦ ਕਹਿ ਦਿਜਬਰ ਗਇਓ ਜੋਤਿਸ਼ ਕਰਤ ਵਿਚਾਰ ਦਰ ਪਰ ਤੋਰਨ ਸੁੰਦਰੰ ਬਾਂਧਤ ਹਰਖ ਅਪਾਰ ਇਹ ਬਿਦ ਕਹਿ ਦਿਜਬਰ ਗਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇੜੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਇੱਕ ਘੰਟਾ ਸਵਾ ਘੰਟਾ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਲੜੀਵਾਰ ਵਿੱਚ ਮੁੱਢ ਤੋਂ ਪ੍ਰਾਰੰਭ ਕੀਤਾ ਹੈ ਉਸਨੂੰ ਸਰਵਣ ਕਰਦੇ ਹਾਂ। ਅੱਜ ਵੀ ਪਹਿਲਾਂ ਵਾਂਗ ਹੀ ਇਤਿਹਾਸ ਰਾਹੀਂ ਆ ਰਿਹਾ ਪ੍ਰਸੰਗ ਸਰਵਣ ਕਰਕੇ ਲਾਹਾ ਹਾਸਿਲ ਕਰਨਾ ਹੈ। ਜਿਸ ਤਰ੍ਹਾਂ ਦੁਪਹਿਰ ਰਾਤ ਅਤੇ ਇੱਕ ਘੜੀ ਉੱਪਰ ਬੀਤਣ ਤੋਂ ਪੂਰਨਮਾਸੀ ਵਾਲੇ ਦਿਨ ਕੱਤਕ ਦੇ ਮਹੀਨੇ ਵਿੱਚ ਮਾਤਾ ਤ੍ਰਿਪਤਾ ਦੇ ਕੁੱਖ ਰਾਹੀਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ। ਦਸ ਜੀ ਨੇ ਜਾ ਕੇ ਕਾਲੂ ਜੀ ਨੂੰ ਦੱਸਿਆ ਹੈ, ਉਹਨਾਂ ਸਣੇ ਕੱਪੜੇ ਇਸ਼ਨਾਨ ਕੀਤਾ ਹੈ, ਖੁਸ਼ੀਆਂ ਮਨਾਈਆਂ ਹਨ। ਦਿਨ ਚੜ੍ਹਦੇ ਨਾਲ ਉਸ ਸਮੇਂ ਜ਼ਿਆਦਾਤਰ ਜਿਹੜੇ ਲੋਕ ਹੈ ਬੱਚਿਆਂ ਦੀ ਜਨਮ ਕੁੰਡਲੀ ਬਣਾਇਆ ਪੱਤਰੀ ਬਣਾਇਆ ਕਰਦੇ ਸਨ, ਜਿਵੇਂ ਅੱਜ ਕੱਲ੍ਹ ਵੀ ਇਹ ਸਭ ਕੁਛ ਚੱਲਦਾ ਚਲਾਉਂਦਾ ਹੀ ਹੈ, ਭਾਵੇਂ ਗੁਰੂ ਕੇ ਸਿੱਖ ਹੀ ਹੈ ਪਰ ਉਹ ਹੀ ਇਸ ਪਾਸੇ ਕਰਦੇ ਕਰਾਉਂਦੇ ਨੇ। ਹੋਰ ਤਾਂ ਹੋਰ ਕੀ ਹੈ ਵੀ ਇਹ ਗੱਡ ਮੂਲਾਂ ਤੋਂ ਚ ਨਹੀਂ ਜੰਮਿਆ ਹੈ, ਇਹ ਕਿਤੇ ਮੰਗਲੀਰ ਤਾਂ ਨਹੀਂ ਹੈਗਾ, ਇਹ ਪੈਂਚਕਾਂ ਵਿੱਚ ਤਾਂ ਨਹੀਂ ਪੈਦਾ ਹੋਇਆ, ਇਹ ਜਿਹੜੀਆਂ ਅੱਠ ਜੋਗੀ ਹੈ ਉਹ ਕਿਹੜੇ ਥਾਂ ਸੀ ਜਦੋਂ ਜੰਮਿਆ, ਪਤਾਲ ਸੀ ਕਿ ਆਕਾਸ਼ ਸੀ ਕਿ ਧਰਤੀ 'ਤੇ ਸੀ ਕਿ ਦੱਖਣ ਤਰਫ ਕਿ ਚੜ੍ਹਦੀ ਤਰਫ, ਬਹੁਤ ਇਸ ਤਰ੍ਹਾਂ ਦੇ ਭਰਮ ਭੁਲੇਖੇ ਪਾਏ ਜਾ ਰਹੇ ਆ ਜਿਹੜੇ ਕਿ ਹੁਣ ਚੱਲ ਰਹੇ ਨਾ ਕੇਬਲਾਂ ਜੀਆਂ, ਇਹਦੇ ਵਿੱਚ ਤਾਂ ਬੜਾ ਉਹਨਾਂ ਨੇ ਚਲਾਇਆ ਠਟਕਾ। ਇਸੇ ਤਰ੍ਹਾਂ ਪੰਜਾਬ ਵਾਸਤੂ ਵਿਚਾਰ ਵਾਲੇ ਆ ਗਏ ਨੇ ਕਿ ਉਦੋਂ ਕਿ ਬਾਬੇ ਗਾਂ ਨਿਕਲੇ, ਕਹਿੰਦੇ ਇੱਥੇ ਨਹੀਂ ਬਾਹਰ ਚਾਹੀਦਾ, ਉੱਥੇ ਨਹੀਂ ਚਾਹੀਦਾ, ਇੱਧਰ ਨੂੰ ਚਾਹੀਦਾ, ਇਹ ਨਹੀਂ ਠੀਕ ਰਸੋਈ। ਅਜੇ ਕੋਈ ਆਓ ਜਾਏ ਕਰੇ ਨੁਕਸਾਨ ਹੋਵੇ, ਉਹ ਵਾਸਤੂ ਵਿਚਾਰ ਵਾਲੇ ਨੂੰ ਬੁਲਾ ਲਏ, ਉਹ ਕਹਿਣਗੇ ਆਹ ਦਰਵਾਜ਼ਾ ਇੱਧਰ ਕਰਕੇ ਤੁਹਾਡੇ ਘਰੇ ਨੁਕਸਾਨ ਹੋ ਰਿਹਾ, ਇਹਨੂੰ ਟਾਓ, ਇੱਧਰ ਕਰੋ, ਇੱਥੇ ਪੌੜੀਆਂ ਬਣਾਓ। ਇੱਥੇ ਵੀ ਇੱਕ ਝੰਡਾ ਪੱਥੀ ਆਇਆ ਸੀ ਵਾਸਤੂ ਵਿਚਾਰ ਵਾਲਾ, ਉਹ ਮੇਰੇ ਕੋਲ ਇੱਥੇ ਆ ਗਏ, ਉਹ ਕਹਿੰਦੇ ਵੀ ਆਹ ਰਸੋਈ ਨਹੀਂ ਠੀਕ, ਰੋਟੀਆਂ ਪਕਾਉਣੀ, ਤੁਹਾਨੂੰ ਠੀਕ ਹੈ? ਕਹਿੰਦੇ ਸਾਨੂੰ ਤਾਂ ਠੀਕ ਹੈ, ਫਿਰ ਵੀ ਕੁਛ ਆਉਣਗੇ, ਉਹ ਤਾਂ ਕਹਿਣਾ ਅਜੇ ਇੱਥੇ, ਕਹਿੰਦਾ ਇੱਕ ਹੋਰ ਰੁਕੂਗਾ, ਇੱਥੇ ਬਣਾਓ। ਜਿਹੜੀ ਵਿਵਸਥਾ ਹੈ, ਦੁੱਖ ਹੈ, ਉਹ ਕਰਮਾਂ ਅਨੁਸਾਰ ਇੱਕ ਨੂੰ ਆਉਣਾ, ਭਾਵੇਂ ਰਿਸ਼ੀ ਮੁਨੀ ਹੈ, ਅਵਤਾਰ ਹੈ, ਇਹ ਤਾਂ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਚਾਹੇ ਮਨੁੱਖ, ਇਹ ਦੁੱਖ ਅਤੇ ਸੁੱਖ ਕੱਪੜਿਆਂ ਵਾਂਗ ਹੈ। ਔਰ ਠੰਡ ਆਉਂਦੀ ਅਸੀਂ ਗਰਮ ਕੱਪੜੇ ਪਾ ਲੈਂਦੇ ਹਾਂ, ਗਰਮੀ ਆ ਜਾਂਦੀ ਦੂਜੇ ਪਾ ਲੈਂਦੇ ਹਾਂ, ਇਵੇਂ ਆ ਜਿਹੜੇ ਦੁੱਖ ਜਿਹੇ ਗਰਮ ਕੱਪੜੇ ਹੈ, ਜਿਹੜੇ ਦੂਜੇ ਪਤਲੇ ਜੇ ਹੈ ਉਹ ਸਮਝ ਲਓ ਦੂਜੇ ਪਤਲੇ ਸੁੱਖ ਰੂਪ, ਜਿਹੜੇ ਕੂੜੇ ਜੇ ਰੇਸ਼ਮੀ ਜੇ ਹੈ ਮਲਮਲ ਜੀ ਹੈ, ਇਸ ਤਰ੍ਹਾਂ ਹੈ ਜਿਹੜੇ ਸੁੱਖ ਹੈ ਪਤਲਿਆਂ ਕੱਪੜਿਆਂ ਵਾਂਗ ਸੁਖਦਾਈ ਹੈ, ਦੂਜੇ ਉਨੀ ਕੱਪੜਿਆਂ ਵਾਂਗੂ ਜਿਹੜੇ ਦੁੱਖ ਹੈ ਉਹ ਕੀ ਕਰਦੇ ਸਰੀਰ ਨੂੰ ਉੱਤ ਪਾਉਂਦੇ। ਪਰ ਇਸ ਤਰ੍ਹਾਂ ਜਾਣੀ ਵੀ ਉਸ ਸਮੇਂ ਤਾਂ ਫਿਰ ਜ਼ਿਆਦਾ ਹੀ ਬੋਲਤਾ ਸੀ, ਅਤੇ ਲੋਕ ਹਰ ਇੱਕ ਦੀ ਜਿਹੜੇ ਵੱਡੇ ਲੋਕ ਤਾਂ ਜ਼ਰੂਰ ਜਨਪੱਤਰੀ ਬਣਾਇਆ ਕਰਦੇ ਸਨ। ਅਤੇ ਬਾਬਾ ਕਾਲੂ ਜੀ ਵੀ ਹੁਣ ਹਿੰਦੂ ਘਰਾਣੇ ਵਿੱਚੋਂ ਹੀ ਸੀ, ਇਸ ਕਰਕੇ ਫਿਰ ਹਿੰਦੂ ਤਾਂ ਜ਼ਿਆਦਾ ਹੀ ਕੁਛ ਕਰਦੇ ਨੇ। ਉਸ ਅਨੁਸਾਰ ਫਿਰ ਉਸਨੇ ਉਹ ਹਰਦਿਆਲ ਪੰਡਿਤ ਨੂੰ ਬੁਲਾ ਲਿਆ ਕਰੇ, ਅਤੇ ਜਦੋਂ ਉਹ ਦਾਈ ਰਾਹੀਂ ਪਤਾ ਕੀਤਾ, ਉਹਨੇ ਅਨੋਖੀ ਦੇ ਬਚਨ ਦੱਸੇ ਹੈ ਵੀ ਅਨੇਕਾਂ ਬੱਚੇ ਮੇਰੇ ਹੱਥਾਂ ਰਾਹੀਂ ਪੈਦਾ ਹੋਏ ਹੈ ਪਰ ਇਹ ਅਨੋਖਾ ਹੈ, ਇਹਨਾਂ ਦੇ ਤਾਂ ਜਿਹੜੇ ਲਫਜ਼ ਹੈ ਨਾ ਉਹ ਵੀ ਅਚਰਜੀ ਹੈ, ਆਮ ਬੱਚੇ ਜਿੰਨੇ ਮੇਰੇ ਹੱਥਾਂ ਰਾਹੀਂ ਪੈਦਾ ਹੋਏ ਸਭ ਰੋਂਦੇ ਨੇ, ਰੋਣ ਦੀ ਆਵਾਜ਼ ਕਰਦੇ, ਅਤੇ ਇਹ ਜਿਵੇਂ ਕੋਈ ਬਹੁਤ ਮਨੁੱਖ ਆਨੰਦ ਖੁਸ਼ ਹੁੰਦਾ ਹੈ, ਉਹ ਹੱਸਦੇ ਸਨ ਖਿੜਖਿੜਾ ਕੇ। ਇਸ ਤਰ੍ਹਾਂ ਸੁਣ ਕੇ ਇਹ ਵੀ ਹੱਕ ਪੱਕ ਜਿਹਾ ਹੋ ਗਿਆ, ਕਹਿਣ ਲੱਗਾ ਵੀ ਉਸ ਬੱਚੇ ਦੇ ਮੈਨੂੰ ਪਹਿਲਾਂ ਦਰਸ਼ਨ ਕਰਾਓ। ਜਦੋਂ ਦਰਸ਼ਨ ਕੀਤੇ ਹੈ ਫਿਰ ਤਾਂ ਉਹ ਸਾਰੇ ਲੱਛਣ ਦੇਖ ਕੇ ਅਚਰਜੀ ਹੋ ਗਿਆ, ਕਿਉਂਕਿ ਜੋਤਿਸ਼ ਦਾ ਹੱਸ ਰੇਖਾ ਦਾ ਇੱਕ ਪੁਸਤਕ ਹੈ ਜਿਹਦਾ ਨਾਮ ਉਹ ਸਮਦਨੀ ਸਮਰੀਕ ਸਾਸਤਰ ਹੈ, ਉਹ ਹੱਥਾਂ ਪੈਰਾਂ ਦੀਆਂ ਜਿਹੜੀਆਂ ਲਕੀਰਾਂ ਜਿਹੀਆਂ ਹੁੰਦੀਆਂ ਉਹਦਾ ਉਹਨਾਂ ਨੇ ਫਲ ਜਿਹਾ ਦੱਸਿਆ ਵੀ ਜੇ ਇਉਂ ਹੋਵੇ ਤਾਂ ਇਉਂ, ਫਿਰ ਉਹ ਜਿਹੜੀਆਂ ਹੱਥਾਂ ਦੀਆਂ ਉਂਗਲਾਂ ਦੀਆਂ ਜੜਾਂ ਜਿਹੀਆਂ ਮੁੜ ਚ ਉਹਦੇ ਜਿਹੜੇ ਉੱਤੇ ਪਰਬਤ ਜੇ ਹੁੰਦੇ ਆ ਉਹਨਾਂ ਦਾ ਫਲਾ ਦੱਸਿਆ ਹੁੰਦਾ ਵੀ ਨੀਵੇਂ ਹੋਣ ਤਾਂ ਆਹ ਹੋਊਗਾ, ਉੱਚੇ ਹੋਣ ਪਰਬਤ ਤਾਂ ਇਉਂ ਹੋਊਗਾ। ਫਿਰ ਉਹ ਰੇਖਾਂ ਦੇ ਲਕੀਰਾਂ ਦੇ ਉਹਨਾਂ ਨੇ ਨਾਮ ਹੀ ਰੱਖੇ ਹੈ, ਕਿਸੇ ਨੂੰ ਉਹਨਾਂ ਨੇ ਕਿਹਾ ਇਹ ਭਾਗ ਰੇਖਾ ਹੈ, ਕਿਸਮਤ ਰੇਖਾ ਹੈ, ਇਹ ਅੰਤਕਰਨ ਰੇਖਾ ਹੈ, ਅੰਦਰਲੀ ਹਿਰਦੇ ਦੀ ਰੇਖਾ ਹੈ, ਵੀ ਅੰਦਰਲਾ ਮਨੁੱਖ ਕਿਛੜ ਗਿਆ ਕਿ ਨਿਸ਼ਕਾਵਟ ਹੈ। ਫਿਰ ਆਯੂ ਰੇਖਾ ਰੱਖਿਆ, ਕਿਸੇ ਦਾ ਨਾਂ ਚੰਦਰਮਾ ਰੇਖਾ, ਕਿਸੇ ਦਾ ਨਾਂ ਮੰਗਲ ਰੇਖਾ, ਕਿਸੇ ਦਾ ਨਾਂ ਸ਼ੁੱਕਰ ਰੇਖਾ। ਇਸ ਤਰ੍ਹਾਂ ਕੋਈ ਉਸ ਹੱਥ 'ਤੇ ਜਾਂ ਪੈਰਾਂ 'ਤੇ ਇਹੋ ਜਿਹੇ ਵੀ ਨਿਸ਼ਾਨ ਹੁੰਦੇ। ਹੁਣ ਉਹ ਕਹਿੰਦੇ ਇਹ ਤਾਂ ਵੀ ਚੌਰ ਦਾ ਨਿਸ਼ਾਨ ਹੈ, ਚੌਰ ਰੇਖਾ ਹੈ, ਇਹ ਇਸੇ ਤਰ੍ਹਾਂ ਕੋਈ ਸ਼ਤਰ ਦੀ ਰੇਖਾ ਬਣੀ ਹੁੰਦੀ, ਚਿੰਨ੍ਹ ਜਿਹਾ ਬਣਿਆ, ਉਹ ਤੋਂ ਅਨੁਮਾਨ ਜਿਹਾ ਲੱਗ ਕੇ ਉਹ ਕਹਿੰਦੇ ਨੇ ਵੀ ਇਹ ਤਾਂ ਬਹੁਤ ਭਾਗਸ਼ਾਲੀ, ਇਹ ਤਾਂ ਚਤੁਰਵਰਤੀ ਪਾਤਸ਼ਾਹ ਹੈ ਜਾਂ ਕੋਈ ਅਵਤਾਰੀ ਪੁਰਸ਼ ਹੈ। ਗੋਡਿਆਂ ਤੱਕ ਲੰਬੀਆਂ ਬਾਹਾਂ ਜੀਆਂ ਦੇਖ ਕੇ ਵੀ ਉਹ ਕਹਿੰਦੇ ਵੀ ਇਹ ਬਹੁਤ ਮਨੁੱਖ ਚੰਗੇ ਕਰਮਾਂ ਵਾਲਾ, ਮਾਇਆਧਾਰੀ ਹੋਊਗਾ, ਸੂਝਬੂਝ ਵਾਲਾ ਹੋਊ, ਉੱਚੀ ਪਦਵੀ ਦਾ ਮਾਲਕ ਹੋਊ। ਇਹ ਰੋਸ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੇ ਸਾਰੇ ਚਿੰਨ੍ਹ ਚੱਕਰ ਦੇਖ ਕੇ ਫਿਰ ਕਾਲੂ ਜੀ ਨੂੰ ਕਹਿਣ ਲੱਗਿਆ ਵੀ ਜਾਂ ਤਾਂ ਇਹ ਚੱਕਰਵਰਤ ਪਾਤਸ਼ਾਹ ਹੋਊਗਾ ਜਾਂ ਇਸੇ ਤਰ੍ਹਾਂ ਮੇਰੇ ਖਿਆਲਾਂ ਅਨੁਸਾਰ ਤਾਂ ਤੇਰੇ ਘਰੇ ਬ੍ਰਹਮ ਹੀ ਅਵਤਾਰ ਧਾਰ ਕੇ ਆ ਗਿਆ ਜਾਂ ਵਿਸ਼ਨੂੰ ਆ ਗਿਆ ਜਾਂ ਸ਼ਿਵਜੀ ਆ ਗਿਆ ਹੈ, ਕਿਉਂਕਿ ਇਹਨਾਂ ਨੂੰ ਇਹ ਜ਼ਿਆਦਾ ਮੰਨਦੇ ਪੂਜਦੇ ਹੈ ਬ੍ਰਾਹਮਣ। ਉਸ ਖਿਆਲਾਂ ਅਨੁਸਾਰ ਇਸਨੇ ਕਿਹਾ ਹੈ ਇਸੇ ਤਰ੍ਹਾਂ ਜਿਹੜਾ ਕੋਈ ਨਾਂ ਰੱਖਣ ਵਾਸਤੇ ਕਾਲੂ ਜੀ ਨੇ ਕਿਹਾ ਵੀ ਸੋਚ ਵਿਚਾਰ ਕੇ ਰੱਖ। ਇਹ ਕਹਿਣ ਲੱਗਿਆ ਵੀ ਇਹ ਨਾਂ ਤਾਂ ਮੈਂ ਚੰਗੀ ਤਰ੍ਹਾਂ ਹੁਣ ਕੋਕ ਪੜਤਾਲ ਕਰਕੇ ਰੱਖਾਂਗਾ, ਕਿਉਂਕਿ ਆਮ ਬੱਚਿਆਂ ਵਰਗੇ ਤੇਰੇ ਘਰ ਵਿੱਚ ਬੱਚਾ ਪੈਦਾ ਨਹੀਂ ਹੋਏ, ਬਾਲਕ ਨਹੀਂ ਹੋਏ, ਅਤੇ ਸੋਚ ਵਿਚਾਰ ਕੇ ਅਤੇ ਮੈਂ ਤੈਨੂੰ ਫਿਰ ਦੱਸਾਂਗਾ। ਤੂੰ ਉਹਨਾਂ ਚਿਰ ਇਹਨਾਂ ਦੇ ਪੈਦਾ ਹੋਣ ਦੀ ਖੁਸ਼ੀ ਵਿੱਚ ਜਿੰਨੇ ਗਰੀਬ ਗੁਰਬੇ ਆ ਰਹੇ ਉਹਨਾਂ ਨੂੰ ਖੁੱਲ੍ਹਾ ਦਾਨ ਦੇ, ਸਭ ਦੀਆਂ ਆਸ਼ੀਰਵਾਦਾਂ ਲੈ, ਖੁਸ਼ੀਆਂ ਮਨਾ। ਇਸ ਤਰ੍ਹਾਂ ਇਹ ਕਹਿ ਕੇ ਚਲਿਆ ਗਿਆ ਸੀ। ਅਤੇ ਉਦੋਂ ਬਾਅਦ ਘਰ ਜਾ ਕੇ ਆਪਣੇ ਜੋਤਿਸ਼ ਮਤ ਅਨੁਸਾਰ ਜਿਵੇਂ ਸਾਰਾ ਕੁਛ ਇਹਨੇ ਵਿਚਾਰਿਆ, ਫਿਰ ਇਸੇ ਤਰ੍ਹਾਂ 13ਵੇਂ 14ਵੇਂ ਦਿਨ ਇਹਨਾਂ ਦੇ ਘਰ ਵਿੱਚ ਆਇਆ ਅਤੇ ਆਪ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਾਮ ਹੈ ਸੋਹਣਾ, ਇਸਨੇ ਅਰਥਾਂ ਸਹਿਤ ਮਿਹਨਿਆਂ ਸਹਿਤ ਰੱਖਿਆ ਹੈ। ਅਤੇ ਪੁੱਛਣ ਤੋਂ ਇਹ ਮੈਨੇ ਵੀ ਦੱਸੇ ਇਸਨੇ ਵੀ ਇਹ 3 ਅੱਖਰ ਜਿਹੜੇ ਨੇ ਜਿਨ੍ਹਾਂ 'ਚ ਇਹ ਨਾਂ ਰੱਖਿਆ ਹੈ, ਇਹ ਬੜੇ ਸ੍ਰੇਸ਼ਟ ਅਤੇ ਮਹਾਨ ਨੇ, ਕੁਝ ਮਹੱਤਵ ਰੱਖਦੇ ਹਨ। ਉਹ ਜਿਵੇਂ ਇਸਨੇ ਕਿਹਾ ਕਹਾਇਆ ਉਹ ਅੱਜ ਪ੍ਰਸੰਗ ਆ ਰਿਹਾ ਹੈ। ਜਿਵੇਂ ਪਿਤਾ ਕਾਲੂ ਜੀ ਨੇ ਖੁਸ਼ੀਆਂ ਮਨਾਈਆਂ, ਖੁੱਲ੍ਹਾ ਡੁੱਲਾ ਦਾਨ ਦਿੱਤਾ, ਉਹ ਵੀ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ। ਇਹ ਬਿਦ ਕਹਿ ਦੇ ਜਬਾਰ ਗਾਇਓ। ਇਸ ਤਰ੍ਹਾਂ ਇਹ ਜਿਹੜਾ ਹਰਦਿਆਲ ਬ੍ਰਹਮਣ ਹੈ ਕਾਲੂ ਜੀ ਨੂੰ ਕਹਿ ਕੇ ਵੀ ਚਲਾ ਗਿਆ ਵੀ ਤੂੰ ਖੁਸ਼ੀਆਂ ਮਨਾ, ਗਰੀਬਾਂ ਨੂੰ ਖੁੱਲ੍ਹਾ ਦਾਨ ਦੇ। ਜੋਤਿਸ਼ ਕਰਤ ਵਿਚਾਰ ਦੇ ਵਿੱਚ ਜਾ ਕੇ ਜਿਹੜੀ ਜੋਤਿਸ਼ੀ ਪੁਸਤਕ ਹੈ ਉਹਦੇ ਰਾਹੀਂ ਵਿਚਾਰਾਂ ਕਰ ਰਿਹਾ ਹੈ। ਤਾਰ ਪਾਰ ਤੋਰਨ ਸੁੰਦਰੰ। ਇਧਰ ਕਾਲੂ ਜੀ ਨੇ ਦਾਸਾਂ ਨੂੰ ਕਿਹਾ ਹੈ ਇਹ ਸੋਹਣਾ ਬੱਚਾ ਪੈਦਾ ਹੋਇਆ, ਇਸ ਖੁਸ਼ੀ ਦੇ ਵਿੱਚ ਲੋਕਾਂ ਨੂੰ ਦੱਸਣ ਵਾਸਤੇ ਵੀ ਇੱਥੇ ਕੋਈ ਪੈਦਾ ਹੋਇਆ ਹੈ। ਵੀ ਦਰਵਾਜ਼ੇ ਉੱਪਰ ਬੰਧਨ ਬਾਰਾ ਬੰਨ ਦੇਵੋ, ਔਰ ਰੱਸੀ ਵਿੱਚ ਆਸਰੀ ਜਾਂ ਨਿੰਮ ਦੀਆਂ ਹੋਰ ਇਸ ਤਰ੍ਹਾਂ ਪੱਤੇ ਜਿਹੇ ਟਾਹਣੀਆਂ ਜਾਂ ਲੈ ਕੇ ਬੰਨ ਕੇ ਉਹ ਲਟਕਾ ਦਿੰਦੇ, ਉਹਨਾਂ ਨੂੰ ਬੰਧਨ ਬਾਰ ਕਹਿੰਦੇ ਨੇ। ਇਸ ਤਰ੍ਹਾਂ ਸਰੂ ਸਰੂ ਦੇ ਬੰਨੇ ਹੋਣ ਤਾਂ ਹੁੰਦਾ ਵੀ ਇਹ ਪੈਦਾ ਹੋਇਆ ਬੱਚਾ ਬਾਲਕ ਲੜਕਾ ਹੋਇਆ, ਜੇ ਨਿੰਮ ਨੂੰ ਬੰਨੀ ਹੋਏ ਤਾਂ ਫਿਰ ਉਹ ਦੂਜਾ ਕੋਈ ਸਮਝੇ ਸ਼ਾਇਦ ਲੜਕੀ ਹੈ। ਇਹੋ ਜਿਹਾ ਕੋਈ ਨਿਸ਼ਾਨੀਆਂ ਜਿਹੀਆਂ ਹੁੰਦੀਆਂ, ਬਾਹਰੋਂ ਹੀ ਉਹ ਬੰਦਰ ਬਾਰ ਤੋਂ ਪਤਾ ਲੱਗ ਜਾਂਦਾ ਹੈ। ਇਸ ਤਰ੍ਹਾਂ ਹੀ ਉਹ ਪਿਛਲੇ ਸਮੇਂ ਵਿੱਚ ਵੀ ਇੱਥੇ ਕੋਈ ਪਾਠ ਪੂਜਾ ਹੋ ਰਹੀ ਹੋ, ਕੋਈ ਦਰਵਾਜ਼ੇ ਅੱਗੇ ਕੇਲੇ ਕੂਲੇ ਜੇ ਖੜ੍ਹੇ ਕਰ ਦਿੰਦੇ ਸੀ, ਅੱਜ ਕੱਲ੍ਹ ਲਾਊਡ ਸਪੀਕਰ ਲਾ ਦਿੰਦੇ, ਉਹਦੇ ਰਾਹੀਂ ਪਤਾ ਲੈ ਲੈਂਦਾ। ਇਸ ਤਰ੍ਹਾਂ ਜਾਣੀ ਉਹ ਨਿਸ਼ਾਨੀਆਂ ਹੁੰਦੀਆਂ ਸੀ ਵੀ ਇੱਥੇ ਕੋਈ ਪਾਠ ਪੂਜਾ ਹੋ ਰਹੀ ਹੈ, ਉਹ ਬਾਹਰ ਬੱਚਾ ਪੈਦਾ ਹੋਇਆ ਤਾਂ ਬੰਧਨ ਬਾਹਰ ਬਣਦੇ ਹੈ, ਕੋਈ ਵਿਵਾਹ ਜਾਂ ਹੋਰ ਖੁਸ਼ੀ ਦਾ ਮੌਕਾ ਤਾਂ ਕੇਲੇ ਕੂਲੇ ਜੇ ਲਾਉਣਾ ਖੜ੍ਹੇ ਕਰ ਦਿੰਦੇ ਸਨ। ਤਾਂ ਇਸ ਤਰ੍ਹਾਂ ਇਹ ਕਹਿੰਦੇ ਉਸ ਰੀਤੀ ਅਨੁਸਾਰ ਦਰਵਾਜ਼ੇ ਉੱਪਰ ਪੰਦਰਵਾਰ ਜੇ ਬੰਨਦੇ, ਜਿਹੜੇ ਦਰਖਤਾਂ ਦੀਆਂ ਟਾਹਣੀਆਂ ਹੋਈਆਂ ਪੱਤਰਿਆਂ ਸਹਿਤ ਲਗਦੇ ਰੱਸੀ ਨਾਲ ਬੰਨ ਕੇ ਲਟਕਾ ਦਿੱਤੇ ਹਨ। ਬਾਂਧਤ ਹਰਖ ਅਪਾਰ, ਜਿਹੜੇ ਦਾਸ ਦਾਸੀਆਂ ਬੰਨਦੇ ਹੋਏ ਬੜੀ ਖੁਸ਼ ਹੋ ਰਹੇ, ਪ੍ਰਸੰਨ ਹੋ ਰਹੇ। ਚੌਪਈ ਆਵੈ ਦਰ ਬਹੁ ਜਾਚਕ ਜਾਚੈ ਹੈ। ਹੋਰ ਬਾਬਾ ਕਾਲੂ ਜੀ ਦਰਵਾਜ਼ੇ ਉੱਪਰ ਬਹੁਤ ਮੰਗਤੇ ਆ ਕੇ ਮੰਗਣਾ ਕਰਦੇ ਹਨ। ਤਾਲਨ ਪੂਰਕ ਲੀਵ ਸੁਨਾਚੈ ਹੈ, ਜਿਹੜੇ ਕੋਈ ਖੁਸਰੇ ਹੈ ਕਹਿੰਦੇ ਤਾਲ ਪੂਰਦੇ ਹਨ ਤੇ ਨੱਚਦੇ ਟੱਪਦੇ ਹਨ। ਢੋਲਕ ਢਲਕਾ ਘੁੰਗਰੂ ਤਾਲੇ, ਇਸੇ ਤਰ੍ਹਾਂ ਢੋਲਕੀ ਤੇ ਘੁੰਗਰੂ ਹੋਰ ਜਿਹੜੀਆਂ ਕੋਈ ਤਾੜੀਆਂ ਜਾਂ ਤਾਲੀ ਕੈਂਸੀਆਂ ਵਗੈਰਾ ਹਨ। ਤਾਲ ਮਿਲਾਵੈ ਲੇਹੇ ਭਵਾਲੀ, ਚੰਗੀ ਤਰ੍ਹਾਂ ਤਾਲ ਮਿਲਾ ਕੇ ਸੁਰ ਵਿੱਚ ਮਿਲਾ ਕੇ ਫਿਰ ਭੁਆਟਣੀ ਜੀ ਲੈਂਦੇ ਹਨ, ਚੱਕਰ ਜਾ ਕੱਢਦੇ ਹਨ। ਗਾਵੈ ਗੀਤ ਮਧੁਰ ਧੁਨ ਧਾਰੀ, ਬੜੀ ਮਿੱਠੀ ਆਵਾਜ਼ ਪਿਆਰੀ ਆਵਾਜ਼ ਨਾਲ ਖੁਸ਼ੀ ਦੇ ਗੀਤ ਗਾਉਂਦੇ ਹਨ। ਦੇ ਸੁਹਾਤੀ ਸੁੰਦਰ ਗਾਰੀ, ਇਸੇ ਤਰ੍ਹਾਂ ਜਿਹੜੀਆਂ ਚੰਗੀਆਂ ਸਜਰ ਵਜਨ ਵਾਲੀਆਂ ਸਿੱਠੀਆਂ ਵੀ ਦਿੰਦੇ ਹਨ, ਸਿੱਠਣੀਆਂ ਵੀ ਦਿੰਦੇ ਹਨ। ਸਭ ਹੈ ਸ਼ਰੀਕਨ ਮਿਲ ਕਰ ਆਈ, ਜਿੰਨੇ ਕਹਿੰਦੇ ਆਣ ਗੁਆਂਢ ਦੀਆਂ ਮਾਈਆਂ ਬੀਬੀਆਂ ਸ਼ਰੀਕਣੀਆਂ, ਕਹਿੰਦੇ ਸ਼ਰੀਕਣੀਆਂ ਸਾਰੀਆਂ ਚਲ ਆਈਆਂ ਹਨ। ਭੂਖਨ ਬਸਨ ਧਰੇ ਸਭ ਛਾਈ, ਜਿਨ੍ਹਾਂ ਨੇ ਬਸਤਰ ਤੇ ਗਹਿਣੇ ਧਾਰਨ ਕੀਤੇ ਹਨ, ਚੰਗੀ ਤਰ੍ਹਾਂ ਸਜ ਭਜ ਰਹੀਆਂ ਹਨ। ਗਜ ਕਾਮਨ ਕੈ ਖੰਜਨ ਨੈਨੀ, ਜਿਨ੍ਹਾਂ ਦੀ ਕਹਿੰਦੇ ਜਿਵੇਂ ਹਸਤ ਮਸਤ ਹਾਥੀ ਚੱਲਦਾ ਇਸ ਤਰ੍ਹਾਂ ਹੈ, ਜਿਵੇਂ ਪੰਛੀ ਮੋਲਾ ਹਨ ਇਸ ਤਰ੍ਹਾਂ ਦੇ ਨੇਤਰ ਹਨ। ਨਾਗਰ ਗੀਤ ਗਾਏ ਪਿਕ ਬੈਨੀ, ਆ ਕਹਿੰਦੇ ਇਸ ਤਰ੍ਹਾਂ ਜਿਹੜੀ ਨਗਰ ਇਸਤਰੀਆਂ ਗੀਤ ਗਾ ਰਹੀਆਂ, ਜਿਨ੍ਹਾਂ ਦੇ ਕੋਇਲ ਵਰਗੀਆਂ ਆਵਾਜ਼ਾਂ ਹਨ। ਵਰਨ ਵਰਨ ਪੱਟ ਪਹਿਰ ਨਵੀਨਾ, ਜਿਨ੍ਹਾਂ ਨੇ ਰੰਗਾਂ ਰੰਗਾਂ ਦੇ ਨਵੇਂ ਨਵੇਂ ਕੱਪੜੇ ਪਾਏ ਹੋਏ ਹਨ। ਕੱਟ ਜਿਨ ਛੀਨ ਉਰੋ ਜਿਨ ਪੀਨਾ, ਕੱਟ ਅਸਥਾਨ ਬੜਾ ਸੂਕਮ ਹੈ, ਇਸ ਤਰ੍ਹਾਂ ਜਿਹੜੇ ਅਸਨ ਹਨ ਬੜੇ ਸਖਤ ਹਨ। ਅਲੰਕਾਰ ਨਗ ਕੰਚਨ ਭੀਨੇ, ਹਾਂ ਜਿੰਨੇ ਵੀ ਕਹਿੰਦੇ ਸੋਨੇ ਦੇ ਗਹਿਣੇ ਹੈ ਉਹ ਵਿੱਚ ਨਵ ਜੜਤ ਕੀਤੇ ਹੋਏ ਹਨ। ਕਰਨ ਪੂਰ ਬਾਰ ਬੇਸਰ ਕੀਨੇ, ਇਸ ਤਰ੍ਹਾਂ ਕੰਨਾਂ ਦੇ ਗਹਿਣੇ ਬਾਲੇ ਬੂਲੇ ਜੇ ਹਨ ਤੇ ਉਹ ਬੇਸਰ ਨਸਦੀ ਹੈਗੀ ਹੈ, ਨੱਕ ਵਿੱਚ ਲਮਕਾਈ ਪਾਈ। ਸ਼ੁਦਰ ਘੰਟ ਕਾ ਅੰਗਦ ਕੰਗਣ, ਹਾਂ ਇਸ ਤਰ੍ਹਾਂ ਲੱਕ ਨਾਲ ਤਰਾਗੀ ਜੀ ਹੈ ਤੇ ਸ਼ੁਦਰ ਘੰਟ ਕਾ ਅੰਗਦ ਕੰਗਣ, ਹੋਰ ਬੋਟੇ ਹਨ ਤੇ ਕੜੇ ਹਨ। ਸ਼ਬਦ ਕਰਹਿ ਜੇ ਪਹਿਰੇ ਅੰਗਨ, ਅੰਗਾਂ ਤੇ ਪਹਿਨੇ ਹੋਏ ਖੜਾਕਾ ਆਵਾਜ਼ਾਂ ਜਾ ਕਰ ਰਹੀ ਹੈ, ਛਣ ਛਣ ਕਰ ਰਹੇ ਵੱਜ ਰਹੇ। ਭਈ ਭੌਣ ਮਹਿ ਭਾਰੀ ਪੀਰਾ, ਇਸ ਤਰ੍ਹਾਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਉਸ ਘਰ ਦੇ ਦਰਵਾਜ਼ੇ ਉੱਪਰ ਬਹੁਤ ਤਕੜੀ ਭੀੜ ਹੋ ਗਈ, ਮਾਈਆਂ ਬੀਬੀਆਂ ਤੇ ਹੋਰ ਮੰਗਤੀਆਂ ਗਰੀਬਾਂ ਦੀ। ਭੀ ਉਛਾਹ ਕੀ ਧੁਨੀ ਗੰਭੀਰਾ, ਆਹ ਸਾਹਿਬਜ਼ਾਦੇ ਦੇ ਅਵਤਾਰ ਹੋਣ ਕਰਕੇ ਚਾਰ ਸ਼ਾਹ ਦੀ ਬੜੀ ਗੈਰ ਗੰਭੀਰ ਡੂੰਘੀ ਆਵਾਜ਼ ਹੋ ਰਹੀ ਹੈ। ਕਪਟ ਬੇਸ ਜਹ ਦੇਵ ਵਧੂਟੀ, ਇਸੇ ਤਰ੍ਹਾਂ ਜਿਹੜੀਆਂ ਦੇਵਤਿਆਂ ਦੀਆਂ ਬਹੁਤੀਆਂ ਹਨ, ਬਣੋਟੀ ਜਾਂ ਨਕਲੀ ਜਾਂ ਸਰੂਪ ਧਾਰਨ ਕਰਕੇ ਮਨੁੱਖ ਨੂੰ ਮਾਈਆਂ ਬੀਬੀਆਂ ਰੂਪ ਵਿੱਚ ਬਣ ਬੁਣ ਕੇ, ਗਾਵਹ ਮਨ ਹੋ ਜਗਤ ਸੁਖ ਲੂਟੀ, ਉਹ ਵੀ ਵਿੱਚ ਮਾਈਆਂ ਦੇ ਮਿਲ ਕੇ ਦੇ ਬਹੁਟੀਆਂ ਗੀਤ ਗਾਉਂਦੀਆਂ ਹਨ ਤੇ ਮਨ ਆਨੰਦ ਲੁੱਟ ਰਹੀਆਂ ਸੰਸਾਰ ਦਾ। ਕਾਲੂ ਆਲੇ ਮੰਗਲ ਸਾਜੇ, ਆ ਬਾਬਾ ਕਾਲੂ ਜੀ ਦੇ ਮਕਾਨ ਦੇ ਘਰ ਦੇ ਅੱਗੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਚਾਰ ਸ਼ਾਹ ਹੈ ਉਹਨੂੰ ਸਜਾਉਂਦੇ ਹਨ। ਦਰ ਪਰ ਲੱਗ ਨਿਸ਼ਾਨ ਸ਼ੁਭ ਬਾਜੇ, ਇਹ ਦਰਵਾਜੇ ਉੱਪਰ ਛੋਟੇ ਛੋਟੇ ਜਿਹੜੇ ਜਿਹੜੇ ਨਗਾਰੇ ਜਿਹਨਾਂ ਨੂੰ ਸਦਿਆਨੇ ਵੀ ਕਿਹਾ ਜਾਂਦਾ ਉਹ ਵੱਜਦੇ ਖੜਕਦੇ ਹਨ। ਢਾਡੀ ਭਾਟ ਜੋ ਮੰਗਨ ਮੰਗਨ ਹਾਰੇ, ਇਸੇ ਤਰ੍ਹਾਂ ਜਿਹੜੇ ਕੋਈ ਢਾਡੀ ਲੋਕ ਹਨ ਹੋਰ ਜਿਹੜੇ ਕੋਈ ਪਾਟ ਲੋਕ ਹੈ ਤੇ ਮੰਗਣ ਵਾਲੇ ਹਨ। ਪਾਏ ਦਰਬ ਕੋ ਗੁਣ ਉਚਾਰੇ, ਆ ਬਾਬਾ ਕਾਲੀ ਜੀ ਦੇ ਕੋਲੋਂ ਮਾਇਆ ਪਾ ਕੇ ਫਿਰ ਗੁਣਾਂ ਦਾ ਉਚਾਰਨ ਕਰਦੇ ਗੁਣਾਂ ਦਾ ਕਸਨ ਕਰਦੇ ਹਨ। ਨਰ ਨਾਰੀ ਬਹੁ ਦੇਤ ਵਧਾਈ, ਹੋਰ ਜਿਹੜੀਆਂ ਮਾਈਆਂ ਹਨ ਪੁਰਸ਼ ਹਨ ਆਕ ਕਰਕੇ ਕਾਲੂ ਜੀ ਨੂੰ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇ ਰਹੇ। ਦਰ ਪਰ ਭੀਰ ਭਰੀ ਅਧਕਾਈ, ਹਾਂ ਬਾਬਾ ਕਾਲੂ ਜੀ ਦੇ ਘਰ ਦੇ ਦਰਵਾਜੇ ਉੱਪਰ ਬਹੁਤ ਤਕੜੀ ਭੀੜ ਭਰ ਗਈ ਹੈ ਹੋ ਗਈ ਹੈ। ਦਿਨੋ ਉਚਿਤ ਲਖਿਓ ਜੋ ਜੈਸਾ, ਇਸ ਤਰ੍ਹਾਂ ਕਾਲੂ ਜੀ ਨੇ ਕਿਸੇ ਨੂੰ ਦੇਣਾ ਯੋਗ ਜਾਣਿਆ ਸਮਝਿਆ। ਦੇਤ ਭਇਓ ਕਾਲੂ ਤਿੰਨ ਤੈਸਾ, ਇਹ ਜਾ ਕਹਿੰਦੇ ਕਾਲੂ ਜੀ ਨੇ ਉਹਨੂੰ ਦਾਨ ਦਿੱਤਾ, ਜੇ ਕੋਈ ਮਾਇਆ ਮੰਗਦਾ ਉਹਨੂੰ ਮਾਇਆ ਦੇ ਦਿੱਤੀ ਹੈ, ਜੇ ਕੋਈ ਵਸਤਰ ਕੱਪੜਾ ਮੰਗਦਾ ਉਹਨੂੰ ਵਸਤਰ, ਇਸ ਤਰ੍ਹਾਂ ਜੇ ਕੋਈ ਖਾਣ ਨੂੰ ਛਕਣ ਨੂੰ ਮੰਗਦਾ ਉਸਨੂੰ ਛਕਣ ਛਕਾਉਣ ਲਈ ਦੇ ਰਿਹਾ ਹੈ। ਦੋਹਰਾ ਕਾਲੂ ਤਬ ਸਭ ਵਿਦ ਕਰੀ, ਇਸ ਤਰ੍ਹਾਂ ਪਿਤਾ ਕਾਲੂ ਜੀ ਨੇ ਅਵਤਾਰ ਲੈਣ ਕਰਕੇ ਸਭ ਤਰ੍ਹਾਂ ਦੀ ਵਿਧੀ ਕੀਤੀ। ਜੋ ਬੇਦੀ ਕੁਲ ਰੀਤ, ਬੇਦੀਆਂ ਦੇ ਕੁਲ ਦੀ ਰੀਤੀ ਮਰਜ਼ਾਦਾ ਉਹ ਅਨੁਸਾਰ ਸਾਰੀ ਵਿਧੀ ਕੀਤੀ ਹੈ। ਨਰ ਨਾਰੀ ਕੀਰਤ ਕਰਤ, ਰਾਏ ਭੋਏ ਤਲਵੰਡੀ ਦੇ ਇਸਤਰੀ ਪੁਰਸ਼ ਬੜੀ ਕੀਰਤੀ ਮਹਿਮਾ ਵਡਿਆਈ ਕਰਦੇ ਹਨ। ਪੁਰਮਹਿ ਪਰਮ ਪੁਨੀਤ, ਇਸ ਤਰ੍ਹਾਂ ਨਗਰ ਵਿੱਚ ਬੜੀ ਪਵਿੱਤਰ ਤੋਂ ਪਵਿੱਤਰ, ਚੌਪਈ ਬਹੁਤ ਨਾਟ ਕੇ ਸੁਤ ਜਨ ਮਾਹੀ, ਕਹਿੰਦੇ ਵੀ ਬਹੁਤੇ ਜਿਹੜੇ ਮਾਇਆ ਧਾਰੀ ਲੋਕ ਭਾਵੇਂ ਉਹਨਾਂ ਦੇ ਘਰਾਂ ਵਿੱਚ ਪੁੱਤਰਤਾ ਜਨਮਦੇ ਜੰਮਦੇ ਹਨ। ਅਸ ਉਤਸਵ ਕੀਨੋ ਕਿਸ ਨਾਹੀ, ਇਸ ਤਰ੍ਹਾਂ ਕਾਲੂ ਜੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਇਹੋ ਜਿਹਾ ਉਤਸ਼ਾਹ ਤਾਂ ਕਿਸੇ ਧਨਾੜ ਮਾਇਆ ਧਾਰੀ ਨੇ ਨੀ ਅੱਜ ਤੱਕ ਕੀਤਾ ਹੈ। ਕਹ ਹੈ ਪਰਸ ਪਰ ਮਿਲ ਨਰ ਨਾਰੀ, ਆਪੋ ਵਿੱਚ ਜਿਹੜੇ ਮਾਈ ਭਾਈ ਆ ਮਿਲ ਜੁਲ ਕੇ ਇੱਕ ਦੂਸਰੇ ਨੂੰ ਕਹਿੰਦੇ ਸੁਣਦੇ। ਜਨਮਿਓ ਸੁਤ ਕੋ ਕਰਮ ਉਜਾਰੀ, ਇਹ ਤਾਂ ਉੱਜੜ ਕਰਮਾਂ ਵਾਲਾ ਕੋਈ ਪੁੱਤਰ ਪੈਦਾ ਹੋਇਆ ਇਹਦੇ ਘਰੇ। ਖਸ਼ਟੀ ਕੀਨ ਭਲੇ ਕੁੱਲ ਚਾਲੀ, ਇਸ ਤਰ੍ਹਾਂ ਕਹਿੰਦੇ ਜਦੋਂ ਛੇਕ ਦਿਨ ਪੈਦਾ ਹੋਇਆ ਹੋ ਗਏ ਉਹਨੂੰ ਫਿਰ ਖਸ਼ਟੀ ਕੀਤੀ ਹੈ, ਛੇਵੇਂ ਕੁ ਦਿਨ ਕੋਈ ਭੋਜਨ ਪ੍ਰਸ਼ਾਦਾ ਜਿਹਾ ਬਣਾ ਕੇ ਛਕਾਉਣਾ, ਕਹਿੰਦੇ ਉਹ ਖਸ਼ਟੀ ਦਾ ਇਸ ਤਰ੍ਹਾਂ ਇਹ ਭੋਜਨ ਪ੍ਰਸ਼ਾਦਾ ਛਕਾ ਕੇ ਖਸ਼ਟੀ ਮਨਾਈ। ਪਾਏ ਸੂਪ ਮਹਿ ਬਰਖਤ ਸਾਲੀ, ਇਸ ਤਰ੍ਹਾਂ ਸਰੀਰ ਖੁੱਲੇ ਚੌੜ ਜੇ ਪਾ ਕੇ ਫਿਰ ਖੁੱਲੇ ਹੀ ਦੇਣੇ ਤੇ ਖੁੱਲੇ ਹੀ ਉਹ ਬਰਸਾਉਣੇ ਇਸ ਤਰ੍ਹਾਂ ਸਿੱਟਣੇ। ਅਸ਼ਟ ਜੋਗਨੀ ਕੀ ਅਭਿਖੇਕਾ, ਇਸ ਤਰ੍ਹਾਂ ਜਿਵੇਂ ਹਿੰਦੂ ਲੋਕ ਜਦੋਂ ਕੋਈ ਬੱਚਾ ਪੈਦਾ ਹੋਵੇ ਉਹ ਅੱਠ ਮੁੱਖ ਜੋਗਨੀ 68 ਉਹਨਾਂ ਦਾ ਪੂਜਨ ਕੀਤਾ ਗਿਆ ਹੈ। ਹਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਹੋਣ ਤੋਂ ਪਹਿਲਾਂ ਪਹਿਲਾਂ ਸਾਰਾ ਇਹ ਹੈ, ਜਿੰਨਾ ਚਿਰ ਜਦੋਂ ਗੁਰੂ ਮਹਾਰਾਜ ਨੇ ਫਿਰ ਸਿੱਖੀ ਪੰਥ ਕਾਇਮ ਕੀਤਾ ਹੈ ਉਸ ਵਿੱਚ ਫਿਰ ਸਾਰੀਆਂ ਜਿਹੜੀਆਂ ਰੀਤੀਆਂ ਮਰਜ਼ਾਦਾ ਆਪ ਜੀ ਨੇ ਬੰਦ ਕਰ ਦਿੱਤੀਆਂ ਸੀ। ਜਿਵੇਂ ਵਿਆਹ ਦੇ ਸਮੇਂ ਵੀ ਕੋਈ ਉਤਸਾਹਾ ਜਿਹਾ ਸਧਾਉਂਦੇ ਹੁੰਦੇ ਸੀ, ਕਿਸੇ ਨੇ ਪੁੱਛਿਆ ਕਿ ਮਹਾਰਾਜ ਇਹ ਸਾਹਾ ਸਧਾਉਣਾ ਚਾਹੀਦਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬੁਖਾਰ ਬਿੰਦ ਤੋਂ ਵਚਨ ਕੀਤਾ, ਸਾਹਾ ਗਣੈ ਨਾ ਕਰੈ ਵਿਚਾਰ, ਸਾਹੇ ਉੱਪਰ ਏਕੰਕਾਰ। ਅਸੀਂ ਸਾਹੇ ਸੋਹੇ ਦੇ ਕੋਈ ਵਿਚਾਰ ਨਾ ਕਰੇ ਵੀ ਕਿਹੜਾ ਮੂਰਤ ਕਿਹੜਾ ਦਿਨ ਚੰਗਾ ਹੈ, ਜਿਹੜਾ ਸਾਹ ਹੈ ਵਿਵਾਹ ਦਾ ਸਮਾਂ ਹੈ, ਇਹਦੇ ਉੱਤੇ ਪਰਮੇਸ਼ਰ ਆਪ ਹੈ। ਜਿੱਥੇ ਜਿੱਥੇ ਕਿਸੇ ਦਾ ਸੰਯੋਗ ਲਿਖਿਆ ਉੱਥੇ ਉੱਥੇ ਉੱਥੇ ਸੰਬੰਧ ਉਹਦੇ ਜੁੜਦੇ ਹਨ। ਬਾਕੀ ਜੇ ਕੋਈ ਇਹ ਕਹੇ ਵੀ ਇਹ ਸਾਹੇ ਸੋਧੀਏ, ਫਿਰ ਹੀ ਸੁੱਖ ਹੋਊਗਾ। ਰਾਮ ਚੰਦਰ ਜੀ ਦਾ ਵੀ ਉਹ ਦਸ਼ਰਥ ਨੇ ਸਾਹਾ ਸੁਧਾਇਆ ਹੀ ਸੀ, ਉੱਧਰ ਜਨਕ ਰਾਜੇ ਨੇ ਸੀਤਾ ਦਾ ਸੁਧਾਇਆ ਸੀ ਸਾਹਾ। ਦੋਵੇਂ ਘਰਾਂ ਦੇ ਵਿੱਚ ਦੋਵੇਂ ਪੁਰੋਹਿਤ ਬੜੇ ਤਕੜੇ ਸੀ ਸਾਹੇ ਸੋਧਣ ਵਾਲੇ, ਪਰ ਕਿਸੇ ਨੂੰ ਕੱਖ ਨਹੀਂ ਪਤਾ ਚੱਲਿਆ ਵੀ ਆਹ ਚੱਕਰ ਪੈਣਗੇ। 12 ਸਾਲ ਬਨਵਾਸ ਜਾਣਾ, ਰੋਂਦੇ ਫਿਰਨਗੇ, ਉੱਧਰ ਰੋਂਦੇ ਘਰੇ ਸੀਤਾ ਜਾਊਗੀ, ਕੋਈ ਸਾਹੇ ਸੁਧ ਨੇ ਕੱਖ ਨਹੀਂ ਸਵਾਰਿਆ ਹੈ। ਇਸ ਕਰਕੇ ਵੀ ਗੁਰੂ ਮਹਾਰਾਜ ਨੇ ਤਾਂ ਇਹ ਫੈਸਲੇ ਕਰ ਦਿੱਤਾ, ਕਹਿੰਦੇ ਵੀ ਸਾਹਾ ਗਣੈ ਨਾ ਕਰੇ ਵਿਚਾਰ, ਇਹ ਸਾਹਾ ਇਹਦੀ ਵਿਚਾਰ ਵਿਚੂਰ ਨਾ ਕਰੇ, ਇਹਦੇ ਉੱਪਰ ਤਾਂ ਵਾਹਿਗੁਰੂ ਆਪ ਹੈ। ਜਿੱਥੇ ਜਿੱਥੇ ਕਿਸੇ ਦਾ ਲਿਖਿਆ ਉੱਥੇ ਉੱਥੇ ਜੀਵ ਦਾ ਸੰਬੰਧ ਜੁੜਦਾ ਹੈ, ਇਹ ਤਾਂ ਸੰਯੋਗ ਵਿਯੋਗ ਤੁਰੋਂ ਹੀ ਹੋਊਗਾ। ਕਿਸੇ ਨਾਲ ਜਿਹੜਾ ਸੰਬੰਧ ਜਾਣਨਾ ਇਹ ਵੀ ਤੁਰੋਂ ਹੀ ਹੈ, ਫਿਰ ਜਿਹੜਾ ਕੋਈ ਵਿਯੋਗ ਹੋ ਜਾਣਾ ਵਿਛੜ ਜਾਣਾ ਇਹ ਵੀ ਧਰੋਂ ਲਿਖਿਆ ਹੁੰਦਾ ਹੈ। ਸੋ ਇਸ ਕਰਕੇ ਇਹਨਾਂ ਵਹਿਮਾਂ ਭਰਮਾਂ ਵਿੱਚ ਨਾ ਚੱਲੇ। ਪਰ ਇਹ ਹਿੰਦੂਆਂ ਦੇ ਵਿੱਚ ਐਸਾ ਹੀ ਰੀਤੀ ਚੱਲਦੀ ਹੈ ਵੀ ਉੱਠਾਂ ਜੋਗਨੀ ਠਾੜ ਜੋਗਨੀਆਂ ਦਾ ਵੀ ਪੂਜਨ ਕਰਦੇ, ਹੋਰ ਗ੍ਰਹਿਆਂ ਨੂੰ ਵੀ ਮਨਾਉਂਦੇ ਪੂਜਦੇ ਹਨ। ਕੁਸ਼ਲ ਮੰਗ ਸੁੱਤ ਕੀ ਸਿਰ ਟੇਕਾ, ਇਸ ਤਰ੍ਹਾਂ ਪੁੱਤਰ ਦੀ ਸੁੱਖ ਮੰਗ ਕੇ ਮੱਥਾ ਟੇਕਿਆ ਹੈ। 14 ਦਿਓ ਸਹਿ ਸੰਖਿਆ ਕੀਨੀ, ਜਦੋਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਪੈਦਾ ਹੋਇਆ 13 ਕੁ ਦਿਨ ਹੋਏ ਤੇ ਗਿਣਤੀ ਕੀਤੀ। ਆਯੋ ਦਿਜ ਕਾਲੂ ਸੁਧ ਦੀਨੇ, ਉਸ ਵੇਲੇ ਹਰਦਿਆਲ ਜਿਹੜਾ ਇਹ ਬ੍ਰਾਹਮਣ ਚੱਲ ਕੇ ਆਇਆ ਹੈ ਤੇ ਕਾਲੂ ਜੀ ਨੂੰ ਖਬਰ ਦਿੱਤੀ ਹੈ, ਸਿਸਕੋ ਨਾਨਕ ਨਾਮ ਤੇਰੀ ਜੈ, ਆ ਕੇ ਖਬਰ ਇਹ ਦਿੱਤੀ ਹੈ ਵੀ ਆਪਣੇ ਸਪੁੱਤਰ ਦਾ ਆਪਣੇ ਬਾਲਕ ਦਾ ਨਾਮ ਤੂੰ ਨਾਨਕ ਰੱਖ ਲੈ। ਇਸ ਕੀ ਸਰਬਰ ਕੋ ਨਾ ਜਿਨੀ, ਜਿਹੜਾ ਤੇਰੇ ਘਰੇ ਬੱਚਾ ਪੈਦਾ ਹੋਇਆ ਇਹਦੇ ਸਦਰਸ ਇਹਦੇ ਬਰਾਬਰ ਦਾ ਹੋਰ ਨਾ ਕੋਈ ਤੂੰ ਜਾਣੀ ਸਮਝੀ। ਪੰਡਤ ਕਹਿ ਸੋ ਪਵਾਇਓ ਚੋਲਾ, ਇਸ ਤਰ੍ਹਾਂ ਹਰਦਿਆਲ ਪੰਡਤ ਨੇ ਕਹਿ ਕੇ ਨਾਨਕ ਨਾਮ ਰੱਖ ਕੇ ਤੇ ਝੋਲਾ ਵੀ ਪਵਾ ਦਿੱਤਾ ਹੈ। ਤਬ ਕਾਲੂ ਮੁਖ ਤੇ ਬਚ ਬੋਲਾ, ਉਸ ਵੇਲੇ ਕਾਲੂ ਨਾ ਸੁਣ ਕੇ ਹਰਦਿਆਲ ਪੰਡਿਤ ਨੂੰ ਮੁਖੋਂ ਆ ਬਚਨ ਬੋਲਿਆ, ਰਲ ਮਿਲ ਨਾਮ ਸੋ ਤੁਰਕਨ ਹਿੰਦੂ, ਕਹਿੰਦੇ ਵੀ ਪੰਡਤਾ ਇਹ ਤਾਂ ਤੁਰਕਾਂ ਤੇ ਹਿੰਦੂਆਂ ਦੇ ਵਿੱਚ ਜਿਵੇਂ ਰਲਮਾ ਮਿਲਵਾ ਜਾ ਨਾਮ ਤੂੰ ਰੱਖ ਦਿੱਤਾ ਹੈ। ਨਹ ਰਾਖਵ ਇਹ ਨਾਮ ਦਜਿੰਦੂ, ਇਸ ਕਰਕੇ ਰਲਮਾ ਮਿਲਵਾ ਜਾ ਜਿਹੜਾ ਨਾਮ ਹੈ ਵੀ ਤੂੰ ਇਹ ਨਾ ਰੱਖ ਮੇਰੇ ਪੁੱਤਰ ਦਾ। ਅਵਰ ਨਾਮ ਕੋ ਸੋਧ ਤੇਰੀ ਜੈ, ਨਾਨਕ ਨਾਮ ਤੋਂ ਬਗੈਰ ਕਹਿੰਦੇ ਹੋਰ ਕੋਈ ਸੋਧ ਕੇ, ਤੇ ਜਿਹੜਾ ਹਿੰਦੂਆਂ ਦੇ ਪੱਖ ਦਾ ਹੋਵੇ ਨਾ, ਜਿਹੜਾ ਹਿੰਦੂਆਂ ਦੇ ਵਿੱਚ ਚੰਗਾ ਲੱਗੇ ਉਹ ਤੂੰ ਰੱਖ। ਹਿਰਦੈ ਸੁਭਾ ਸ਼ੁਭ ਭੇਵ ਲਿਖੀ ਜੈ, ਆਪਣੇ ਹਿਰਦੇ ਵਿੱਚ ਵੀ ਚੰਗਾ ਇਹ ਹੈ ਮਾੜਾ ਆਹ ਨਾਮ ਹੈ ਚੰਗੀ ਤਰ੍ਹਾਂ ਭੇਦ ਜਾਣ ਕੇ ਫਿਰ ਰੱਖ ਚੰਗਾ ਵਧੀਆ ਨਾਂ। ਜੋ ਖੱਤਰੀ ਕੇ ਕੁੱਲ ਭਲ ਲਾਗੈ, ਅਸੀਂ ਖੱਤਰੀਆਂ ਦੇ ਕੁੱਲ ਦੇ ਵਿੱਚੋਂ ਪੈਦਾ ਹੋਏ ਤੇ ਇਹ ਵੀ ਖੱਤਰੀਆਂ ਦੇ ਕੁੱਲ ਵਿੱਚ ਪੈਦਾ ਹੋਇਆ, ਜਿਸ ਕਰਕੇ ਜਿੰਨੇ ਖੱਤਰੀ ਕੁਲ ਦੇ ਲੋਕ ਉਹਨਾਂ ਨੂੰ ਚੰਗਾ ਨਾਮ ਇਹ ਲੱਗੇ। ਧਰੋ ਨਾਮ ਅਸ ਬਿਪਰ ਸੁਭਾਗੈ, ਸ੍ਰੇਸ਼ਟ ਭਾਗਾਂ ਵਾਲੇ ਬ੍ਰਾਹਮਣ ਵਿਚਾਰ ਕੇ ਇਹੋ ਜਿਹਾ ਵਧੀਆ ਨਾਮ ਰੱਖ ਜਿਹੜਾ ਸਾਰਿਆਂ ਨੂੰ ਚੰਗਾ ਲੱਗੇ। ਦੋਹਰਾ ਪੂਰਬ ਰੱਖ ਨਾਮ ਜੇ, ਕਹਿੰਦੇ ਪਹਿਲਾਂ ਵੀ ਜਿਹੜੇ ਤੂੰ ਬੱਚਿਆਂ ਦੇ ਨਾਮ ਰੱਖਦੇ ਹੀ ਰਿਹਾ, ਪਛ ਹਿੰਦੂਆਂ ਜੋ ਇਹ ਜੇ ਵਿਚਾਰ ਕੇ ਰੱਖਦਾ ਰਿਹਾ ਜਿਹੜਾ ਹਿੰਦੂਆਂ ਦੇ ਪੱਖ ਵਿੱਚ ਹੁੰਦੇ ਸੀ ਵੀ ਜਿਹੋ ਜਿਹੋ ਹਿੰਦੂ ਰੱਖਦੇ ਹਨ ਨਾਮ ਉਹੋ ਜਿਹੇ ਤੂੰ ਰੱਖਦੇ ਹੀ ਰਿਹਾ ਹੈ। ਸੋ ਤੁਮ ਹਿਰਦੈ ਵਿਚਾਰ ਕੇ, ਉਹ ਵੀ ਕਹਿੰਦੇ ਤੂੰ ਆਪਣੇ ਹਿਰਦੇ ਸੋਚ ਵਿਚਾਰ ਕੇ, ਕਹੋ ਨਾ ਤਰਕੈ ਕੋਈ, ਇਹੋ ਜਿਹਾ ਨਾਮ ਤੂੰ ਕਹਿ ਮੁੱਖੋਂ, ਜਿਸ ਕਰਕੇ ਕੋਈ ਖੱਤਰੀ ਕੁਲ ਦਾ ਜਿਹੜਾ ਉਹ ਤਰਕ ਨਾ ਕਰੇ, ਹੁਜਤ ਨਾ ਕਰੇ ਵੀ ਇਹ ਨਾਂ ਨਹੀਂ ਠੀਕ ਹੈਗਾ। ਚੌਪਈ ਸੁਣਿਓ ਸਰੋਣ ਦਿਜ ਬਚਨ ਉਚਾਰਾ, ਕਾਲੂ ਜੀ ਤੋਂ ਕੰਨਾਂ ਵਿੱਚ ਬਚਨ ਸੁਣਿਆ ਹੈ ਤੇ ਬ੍ਰਹਮਣ ਹਰਦਿਆਲ ਨੇ ਇਸ ਤਰ੍ਹਾਂ ਕਿਹਾ, ਯਹ ਤੁਮਰੋ ਸੁਤ ਵੱਡ ਅਵਤਾਰਾ। ਕਹਿਣ ਲੱਗਾ ਕਾਲੂ ਜੀ ਇਹ ਤੇਰਾ ਤੇਰਾ ਸਪੁੱਤਰ ਬਹੁਤ ਵੱਡਾ ਤਕੜਾ ਅਵਤਾਰ ਹੋਇਆ ਹੈ। ਰਾਮ ਕਿਸ਼ਨ ਅਵਤਾਰ ਜੋ ਹਰ ਕਾ, ਵੱਡਾ ਅਵਤਾਰ ਮੈਂ ਕਿਉਂ ਕਹਿਣਾ, ਕਹਿੰਦੇ ਜਿਹੜੇ ਰਾਮ ਜੀ ਹੋਏ ਤ੍ਰੇਤੇ ਯੁੱਗ ਵਿੱਚ, ਕ੍ਰਿਸ਼ਨ ਜੀ ਹੋਏ ਦੁਆਪਰ ਯੁੱਗ ਵਿੱਚ, ਇਸੇ ਤਰ੍ਹਾਂ ਇਹ ਸਾਰੇ ਹਰੀ ਦੇ ਵਿਸ਼ਨੂੰ ਦੇ ਅਵਤਾਰ ਹੋਏ ਆ, ਦੋਵੇਂ ਇੱਕ 14 ਕਲਾ ਇੱਕ 16 ਕਲਾ ਹੋਇਆ। ਪੂਜਤ ਹਿੰਦ ਨਾ ਮਾਨਹਿ ਤੁਰਕਾ, ਕਹਿੰਦੇ ਰਾਮ ਜੀ ਨੂੰ ਕ੍ਰਿਸ਼ਨ ਜੀ ਨੂੰ ਸਿਰਫ ਹਿੰਦੂ ਹੀ ਮੰਨਦੇ ਹੈ ਤੇ ਕੋਈ ਮੁਸਲਮਾਨ ਨਹੀਂ, ਉਹਨਾਂ ਨੂੰ ਮੱਥਾ ਟੇਕਦਾ ਕੋਈ ਨਹੀਂ ਪੂਜਦਾ ਹੈ। ਇਹ ਸਿਸਕੋ ਮਾਨਹਿ ਗੇ ਦੋ, ਇਹ ਵੀ ਤੇਰਾ ਪੁੱਤਰ ਮੈਂ ਇਸ ਕਰਕੇ ਵੱਡਾ ਅਵਤਾਰ ਕਿਹਾ ਵੀ ਇਸ ਤੇਰੇ ਪੁੱਤਰ ਨੂੰ ਦੋਵੇਂ ਮੰਨਣਗੇ, ਮੁਸਲਮਾਨ ਵੀ ਤੇ ਹਿੰਦੂ ਵੀ। ਹਿੰਦੂ ਤੁਰਕ ਸਿੱਖ ਹੋਏ ਸਭ ਕੋ, ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਤੁਰਕ ਹੋਵੇ, ਸਭ ਇਹਨਾਂ ਦੇ ਸਿੱਖ ਬਣ ਜਾਣਗੇ। ਇਸ ਕੇ ਚਰਨ ਪੂਤ ਕੀ ਨਿਆਈ, ਵੇ ਕਾਲੂ ਇਹ ਜਿਹੜਾ ਨਾਨਕ ਸਪੁੱਤਰ ਪੈਦਾ ਹੋਇਆ ਇਹਦੇ ਦੇ ਚਰਨ ਇਹ ਤਾਂ ਜਹਾਜ਼ ਦੇ ਵਾਂਗ ਹੋਣਗੇ। ਪਰ ਪਰਹਿ ਪਰਮਾਰਥ ਪਾਈ, ਜਿਹੜਾ ਇਹਨਾਂ ਦੇ ਚਰਨਾਂ ਦੇ ਆਸਰਾ ਲੈ ਲਏਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਏਗਾ, ਸ਼ੁੱਧ ਬ੍ਰਹਮ ਗਿਆਨ ਪਾ ਕੇ ਜਾਂ ਅਪਰੋਕਸ਼ ਗਿਆਨ ਪਾ ਕੇ। ਸੰਗਤ ਕਰਹਿ ਤਰਹਿ ਭਵ ਸਾਗਰ, ਜਿਹੜਾ ਗੁਰੂ ਨਾਨਕ ਦੀ ਸੰਗਤ ਕਰੇਗਾ ਉਹ ਸੰਸਾਰ ਸਮੁੰਦਰ ਤੋਂ ਸੌਖੇ ਹੀ ਤਰ ਜਾਵੇ। ਸਕਲ ਜਗਤ ਮਹਿ ਹੋਏ ਉਜਾਗਰ, ਤੇਰੇ ਪੁੱਤਰ ਗੁਰੂ ਨਾਨਕ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੋਣਗੇ। ਬਹੁਤ ਨਰਨ ਕੋ ਕਰਹਿ ਉਦਾਰਾ, ਇਹ ਕਾਲੂ ਤੇਰਾ ਜਿਹੜਾ ਸਪੁੱਤਰ ਨਾਨਕ ਬੜੇ ਲੋਕਾਂ ਦਾ ਉਦਾਰ ਕਰੇਗਾ। ਨਾਮ ਭਗਤ ਦਾ ਦਾਨ ਉਦਾਰਾ, ਸਾਰਿਆਂ ਨੂੰ ਨਾਮ ਪ੍ਰੇਮਾ ਭਗਤੀ ਦਾ ਦਾਨ ਖੁੱਲਾ ਹੀ ਦੇਵੇਗਾ। ਸਖੀ ਦਾ ਬਣ ਕੇ ਦੋਹਰਾ ਵਣ ਤ੍ਰਿਣ ਭੂਮ ਆਕਾਸ਼ ਮੈਂ, ਹੋਰ ਸੁਣ ਲਾ ਜੰਗਲ ਵੀ, ਜੰਗਲ ਵੀ ਜਿਹੜਾ ਘਾਹ ਪੱਠਾ ਹੈ, ਧਰਤੀ ਹੈ, ਹੋਰ ਆਕਾਸ਼ ਹੈ, ਹੋਏ ਅਧਿਕ ਪ੍ਰਤਾਪ। ਕਹਿੰਦੇ ਸਾਰੇ ਥਾਵਾਂ ਵਿੱਚ ਧਰਤੀ ਆਕਾਸ਼ਾਂ ਜੰਗਲਾਂ ਵਿੱਚ ਇਹਦਾ ਬੜਾ ਤੇਜ ਪ੍ਰਤਾਪ ਹੋਵੇਗਾ। ਪਰਮ ਪੁਰਾਤਨ ਪੁਰਖ ਪਰ, ਜਿਹੜਾ ਤੇਰਾ ਸਪੁੱਤਰ ਹੈ ਨਾ ਇਹ ਪਰਮ ਪੁਰਾਤਨ ਪੁਰਖ ਹੈ, ਜਾਣੀ ਸਭ ਤੋਂ ਪਰੇ ਜਿਹੜਾ ਪੁਰਖ ਹੈ ਉਹ ਪਰਮੇਸ਼ਰ ਹੀ ਹੈ, ਇਸ ਕਰਕੇ ਪੁਰਾਤਨ ਪੁਰਖ ਹੈ ਮਹਾਨ। ਮਾਨਵ ਕਰਹਿ ਜਾਪ, ਹੋਰ ਜਿਹੜੇ ਕੋਈ ਮਨੁੱਖ ਹੈ ਉਹ ਸਭ ਇਹਨਾਂ ਦਾ ਜਾਪ ਕਰਨਗੇ, ਜਪਣਗੇ ਇਹਨਾਂ ਨੂੰ। ਚੌਪਈ ਗੋਗਿਰ ਸਾਗਰ ਮਾਰਗ ਦੇ, ਕਿੰਨੀ ਤਾਕਤ ਦੇ ਮਾਲਕ ਹੋਣਗੇ, ਕਹਿੰਦੇ ਧਰਤੀ ਵੀ ਇਹਨਾਂ ਨੂੰ ਰਸਤਾ ਦੇਵੇਗੀ, ਪਹਾੜ ਵੀ ਇਹਨਾਂ ਨੂੰ ਰਸਤਾ ਦੇ ਦੇਣਗੇ, ਸਮੁੰਦਰ ਵੀ ਇਹਨਾਂ ਨੂੰ ਰਸਤਾ ਦੋ, ਆਹ ਜੇ ਸਮੁੰਦਰ ਦੇ ਹੇਠਾਂ ਜਾਣਾ ਚਾਹੁੰਦੇ ਆ ਰਸਤਾ ਦੇ ਦੇਗਾ, ਇਹਨਾਂ ਦੀ ਤਾਕਤ ਨੂੰ ਦੇਖ ਕੇ ਪਹਾੜ ਵੀ ਰਸਤਾ ਦੇ ਦੇਣਗੇ ਤੇ ਧਰਤੀ ਵੀ, ਜੇ ਹੇਠਾਂ ਜਾਣਾ ਚਾਹੁੰਦੇ ਤੇ ਧਰਤੀ ਵੀ ਇਹਨਾਂ ਨੂੰ ਰਸਤਾ ਦੇਵੇਗੀ। ਨਿਸ ਬਾਸੁਰ ਆਯਸ ਮਹਿ ਸੇ, ਇਸੇ ਤਰ੍ਹਾਂ ਜਿਹੜੇ ਦਿਨ ਤੇ ਰਾਤ ਇਹਨਾਂ ਦੇ ਜਿਹੜੇ ਦੇਵਤੇ ਚੰਦਰਮਾ ਸੂਰਜ ਹੈ ਸਭ ਇਹਨਾਂ ਦੀ ਆਗਿਆ ਹੋਣਗੇ, ਜਾਂ ਦਿਨ ਤੇ ਰਾਤ ਜਿੰਨਾ ਚਿਰ ਚਾਹੁਣ ਓਨਾ ਚਿਰ ਦਿਨ ਰਹੂਗਾ, ਜੇ ਚਾਹੁਣ ਵੀ ਦਿਨ ਹੀ ਰਹੇ ਰਾਤ ਨਾ ਹੋਵੇ ਫਿਰ ਰਾਤ ਨਹੀਂ ਹੋਈ, ਜੇ ਰਾਤ ਹੀ ਹੋਵੇ ਤੇ ਫਿਰ ਰਾਤ ਹੀ ਨੂੰ ਦਿਨ ਨਹੀਂ ਚੜੂਗਾ, ਇਹ ਦਿਨ ਤੇ ਰਾਤ ਵੀ ਇਹਨਾਂ ਦੇ ਆਗਿਆ ਵਿੱਚ ਹੋਣਗੇ। ਘਰ ਵਿਚਾਰ ਉਰ ਨਾਨਕ ਨਾਮਾ, ਇਸ ਤਰ੍ਹਾਂ ਕਹਿੰਦੇ ਮੈਂ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਫਿਰ ਤੇਰੇ ਪੁੱਤਰ ਦਾ ਨਾਮ ਨਾਨਕ ਰੱਖਿਆ, ਜਾਂ ਤੇ ਮੈਂ ਰੱਖਿਓ ਅਭਿਰਾਮ, ਇਸ ਕਰਕੇ ਜਿਹੜਾ ਨਾਮ ਰੱਖਿਆ ਸਭ ਤੋਂ ਚੰਗਾ ਸੁੰਦਰ ਰੱਖਿਆ ਹੈ। ਹਿੰਦੂ ਤੁਰਕ ਜਪ ਹੈ ਗੇ ਦੋ, ਆਏ ਬਈ ਕਾਲੂ ਜੀ ਭਾਵੇਂ ਕੋਈ ਹਿੰਦੂ ਹੋਵੇ ਹੋਵੇ ਭਾਵੇਂ ਮੁਸਲਮਾਨ ਹੋਵੇ, ਦੋਵੇਂ ਇਹਨਾਂ ਦਾ ਨਾਮ ਜਪਣਗੇ, ਧੰਨ ਗੁਰੂ ਨਾਨਕ ਕਹਿਣਗੇ। ਸਮਿਲ ਨਾਮ ਇਹ ਜਾਨਹੁ ਸੋ। ਇਸ ਕਰਕੇ ਜਿਹੜਾ ਇਹਨਾਂ ਦਾ ਨਾਮ ਹੈ, ਮੈਂ ਰਲਮਾ ਮਿਣਮਾ ਜਿਹਾ ਰੱਖਿਆ ਵੀ ਇਹ ਦੋਹਾਂ ਦੇ ਹੀ ਮਹਾਨ ਹੋਣਗੇ, ਦੋਹਾਂ ਦੇ ਪੂਜਨੀਕ ਬਣਨਗੇ। ਭਾਵ ਪੱਤਰੀ ਮੈਂ ਇਹ ਸ਼ੁਭ ਬਾਤਾਂ, ਕਿਉਂਕਿ ਮੈਂ ਜਦੋਂ ਲਗਨ ਵੇਖਿਆ ਹੈ ਜਨਪੱਤਰੀ ਵਿੱਚ, ਬੜੀ ਚੰਗੀ ਗੱਲਬਾਤ ਮੈਂ ਦੇਖੀ ਹੈ। ਜੋ ਹੇਰੀ ਸੋ ਭਾਖੀ ਖਿਆਤਾ, ਜਿਹੜੀ ਇਹ ਲਗਨ ਵਿੱਚ ਮੈਂ ਦੇਖਿਆ ਗ੍ਰਹਿ ਗੁਰੂ, ਉਹ ਸਾਰੀ ਗੱਲ ਮੈਂ ਪ੍ਰਗਟ ਕਹਿ ਦਿੱਤੀ ਤੈਨੂੰ। ਕਾਲੂ ਕੂਰ ਨ ਲਖੀਏ ਕੋ। ਇਸ ਕਰਕੇ ਬਾਬਾ ਕਾਲੂ ਜੀ ਮੇਰੀ ਜਿਹੜੀ ਗੱਲ ਕਹੀ ਹੈ ਨਾ, ਉਹਦੇ ਵਿੱਚੋਂ ਕੋਈ ਵੀ ਝੂਠ ਨਾ ਜਾਣੀਏ। ਕਹੀ ਸਾਚ ਨਿਸ਼ਚੇ ਹੋਏ ਸੋ। ਜਿਹੜੀ ਗੱਲ ਮੈਂ ਕਹਿ ਦਿੱਤੀ ਉਹ ਨਿਸ਼ਚੇ ਭਰੋਸਾ ਕਰ ਲਾ, ਉਹ ਬਿਲਕੁਲ ਸੋਲਾ ਨੇ ਸੱਚੀ ਹੋਵੇਗੀ। ਨਾਨਕ ਨਾਮ ਅਰਥ ਤੇ ਸੁਣੀਏ। ਠੀਕ ਹੈ, ਭਾਵੇਂ ਤਿੰਨ ਅੱਖਰਾਂ ਦਾ ਨਾਮ ਹੈ ਇਹ ਨਾਨਕ, ਇਹਦਾ ਅਰਥ ਵੀ ਮਹਿਨਾ ਵੀ ਤੂੰ ਸੁਣ ਲਾ। ਪਰਮ ਬਰਨ ਬਰ ਉਰ ਮਹਿ ਗੁਣੀਏ। ਹਿਰਦੇ ਵਿੱਚ ਵਿਚਾਰ ਲਾ, ਜਿਹੜੇ ਤਿੰਨ ਅੱਖਰ ਹੈ ਨਾ ਨਾਨਕ ਦੇ, ਬੜੇ ਮਹਾਨ ਹਨ, ਸਭ ਤੋਂ ਉੱਤਮ ਹਨ। ਤਿੰਨੇ ਅੱਖਰ ਹਿਰਦੇ ਵਿੱਚ ਵਿਚਾਰ ਲਈਏ। ਕਬਿਤ ਪ੍ਰਾਕ ਜੋ ਨਰਾਕ ਨਾ ਪੁਰਾਨ ਅਭਿਧਾਨ ਜਾਨ। ਜਿਹੜਾ ਇੱਕ ਅੱਖਰੀ ਕੋਸ਼ ਹੈ ਨਾ, ਉਸ ਅਨੁਸਾਰ ਮੈਂ ਇਹ ਵਿਚਾਰ ਕੇ ਨਾ ਰੱਖਿਆ ਹੈ। ਕਹਿੰਦੇ ਪ੍ਰਾਕ ਜੋ ਨਕਾਰ, ਜਿਹੜਾ ਪਹਿਲਾ ਨੰਨਾ ਅੱਖਰ ਹੈ ਨਾ, ਉਹ ਨਾ ਦਾ ਅਰਥ ਹੈ ਪਵਾਨ ਪੁਰਸ਼। ਕਹਿੰਦੇ ਪਹਿਲਾ ਜਿਹੜਾ ਨੰਨਾ ਹੈ ਉਹ ਪੁਰਸ਼ ਦਾ ਵਾਚਕ ਹੈ, ਜਾਣ ਲੈ। ਤਾਹੂ ਤੇ ਆਕਾਰ ਲੈ ਅਨਕ ਪੁੰਨ ਤੀਨ ਹੈ। ਫਿਰ ਨੰਦੇ ਨੇ ਨਾਲ ਜਿਹੜਾ ਕੋਈ ਕੰਨਾ ਲਾਇਆ ਹੋਇਆ ਉਹਦੇ ਵਿੱਚੋਂ ਕਹਿੰਦੇ ਆੜਾ ਲੈ ਲੈ ਤੂੰ। ਇਸ ਤਰ੍ਹਾਂ ਆਕਾਰ ਹੋ ਗਿਆ, ਇਸ ਤਰ੍ਹਾਂ ਅਨਕ ਪੁੰਨ ਤੀਨ ਹੈ, ਇਉਂ ਤਿੰਨ ਅੱਖਰ ਬਣ ਗਏ ਹਨ। ਉਹ ਕੰਨੇ ਦੇ ਵਿੱਚੋਂ ਆੜਾ ਲੈਣ ਕਰਕੇ, ਉਹਦਾ ਆਣਾ ਸਮਝ ਕਰਕੇ ਅਨਕ ਹੋ ਗਿਆ ਹੈ, ਤਿੰਨ ਅੱਖਰ ਬਣ ਗਏ ਇਸ ਦੇ। ਦੂਸਰੇ ਨਕਾਰ ਤੇ ਨਕਾਰ ਕੈ ਆਕਾਰ ਕਰ। ਫਿਰ ਜਿਹੜਾ ਦੂਸਰਾ ਨੰਨਾ ਹੈ ਉਹਦੇ ਵਿੱਚੋਂ ਕਹਿੰਦੇ ਆੜਾ ਕੱਢ ਲਿਓ। ਇਸ ਤਰ੍ਹਾਂ ਆੜਾ ਕੱਢ ਕਰਕੇ ਭਇਓ ਅਨ ਅੱਕ ਚਾਰ ਬਰਨ ਸੁਕੀਨ ਹੈ। ਇਉਂ ਕਹਿੰਦੇ ਚਾਰ ਅੱਖਰ ਹੋ ਗਏ ਹਨ, ਇਉਂ ਬਣ ਗਿਆ ਅਨ ਅੱਕ। ਇਹ ਦੂਜੇ ਨੰਨੇ ਵਿੱਚੋਂ ਇੱਕ ਆੜਾ ਕੱਢ ਲਿਆ ਹੈ, ਅਤੇ ਪਹਿਲੇ ਵਿੱਚੋਂ ਜਿਹੜਾ ਪਹਿਲੇ ਨੰਨੇ ਦੇ ਨਾਲ ਕੰਨਾ ਲੱਗਾ ਸੀ ਉਹਦੇ ਵਿੱਚੋਂ ਆ ਗਿਆ ਇੱਕ ਆੜਾ, ਇਉਂ ਬਣ ਗਿਆ ਅਨ ਅੱਕ। ਅੱਕ ਨਾਮ ਦੁੱਖ ਕੋ ਬਿਦਤ ਹੈ ਜਗਤ ਮਦ। ਕਹਿੰਦੇ ਅੱਕ ਨਾਮ ਦਾ ਜਿਹੜਾ ਅਰਥ ਹੈ ਉਹ ਹੈ ਦੁੱਖ। ਇਸ ਸੰਸਾਰ ਦੇ ਵਿੱਚ ਪ੍ਰਗਟ ਹੀ ਹੈ, ਜਿਹਨੂੰ ਮਰਜ਼ੀ ਪੁੱਛੋ ਵੀ ਅੱਕ ਦਾ ਮਹਿਣਾ ਕੀ, ਉਹ ਕਹੂਗਾ ਤਰ੍ਹਾਂ ਤਰ੍ਹਾਂ ਦੇ ਦੁੱਖ। ਜਾ ਨਰ ਕੋ ਨਹੀਂ ਦੁੱਖ, ਸਦਾ ਸੁਖ ਲੀਨ ਹੈ। ਅੰਨ ਦਾ ਅਰਥ ਹੈ ਰਹਿਤ, ਵੀ ਇਸ ਪੁਰਸ਼ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਹੈ, ਇਹ ਸਦਾ ਸੁਖਾਂ ਦੇ ਵਿੱਚ ਲੀਨ ਰਹੇਗਾ, ਸਦਾ ਹੀ ਦੁੱਖਾਂ ਤੋਂ ਰਹਿਤ ਕਰਕੇ ਹਰ ਇੱਕ ਨੂੰ ਸੁਖਾਂ ਵਿੱਚ ਲੀਨ ਕਰਨ ਵਾਲਾ ਹੋਵੇਗਾ। ਐਸੋ ਇਹ ਨਾਨਕ ਕੇ ਨਾਮ ਕਾ ਅਰਥ ਚੀਨ। ਇਸ ਤਰ੍ਹਾਂ ਜਿਹੜੇ ਤਿੰਨ ਅੱਖਰ ਹੈ ਨਾ ਨਾਨਕ ਦੇ, ਉਹਨਾਂ ਦਾ ਤੂੰ ਮਹਿਣਾ ਜਾਣ ਲਾ, ਅਰਥ ਸਮਝ ਲਾ। ਸਤ ਚਿਦਾਨੰਦ ਨਿਤ ਭਗਤ ਅਧੀਨ ਹੈ। ਜਿਹੜਾ ਤੇਰਾ ਪੁੱਤਰ ਹੈ ਨਾਨਕ, ਇਹ ਸਚਿਤ ਅਨੰਦ ਸਰੂਪ ਹੈ। ਹਮੇਸ਼ਾ ਕਹਿੰਦੇ ਜਿਹੜੇ ਕੋਈ ਭਗਤੀ ਕਰਨ ਵਾਲੇ ਭਗਤ ਹੈ ਉਹਨਾਂ ਦੇ ਬਸ ਹੋ ਕੇ ਰਹਿਣ ਵਾਲਾ ਹੈ, ਜਾਂ ਭਗਤੀ ਦੇ ਅਧੀਨ ਰਹੇਗਾ, ਭਗਤੀ ਹੀ ਕਰੀ ਜਾਏਗਾ। ਦੋਹਰਾ ਪਰਮ ਹਰਖ ਕਾਲੂ ਕਰਤ। ਉਸ ਵੇਲੇ ਜਿਹੜੇ ਪਿਤਾ ਕਾਲੂ ਜੀ ਹੈ, ਬੜਾ ਕਹਿੰਦੀ ਖੁਸ਼ੀਆਂ ਮਨਾਉਣਾ ਕਰ ਰਹੇ ਸਨ। ਦਿਜਬ ਸੁਨ ਦਿਜਬ ਕੇ ਬੈਨ। ਜਿਹੜਾ ਹਰਦਿਆਲ ਹੈ ਇਸ ਦੇ ਸ੍ਰੇਸ਼ਟ ਬਚਨਾਂ ਨੂੰ ਸੁਣ ਕੇ ਬੜਾ ਆਨੰਦ ਮਨਾਉਣਾ ਕਰ ਰਹੇ। ਸਾਦਰ ਦੀਨ ਉਪਾਏ ਨੰ। ਬੜੇ ਸਤਿਕਾਰ ਨਾਲ ਇਹਨੂੰ ਕੋਈ ਮਾਇਆ ਵੀ ਦੇ ਦਿੱਤੀ ਹੈ। ਗਇਓ ਬਾਹਰ ਨਿਜ ਐਨ। ਇਸ ਕਰਕੇ ਜਿਹੜਾ ਹਰਦਿਆਲ ਹੈ ਆਪਣੇ ਘਰ ਵੱਲ ਨੂੰ ਫਿਰ ਚਲਾ ਗਿਆ ਹੈ। ਚੌਪਈ ਜਾਵਤ ਦਿਜਬਰ ਹਿਰਦੈ। ਵਿਚਾਰਤ। ਉਸ ਵੇਲੇ ਘਰ ਵੱਲ ਨੂੰ ਜਾਂਦਾ ਜਾਂਦਾ ਜਿਹੜਾ ਹਰਦਿਆਲ ਹੈ ਆਪਣੇ ਹਿਰਦੇ ਵਿੱਚ ਸੋਚਦਾ ਵਿਚਾਰਦਾ ਹੈ, ਗਟੀ ਗਿਣਤ ਹੋਵਤ ਅਤ ਆਰਤ, ਤਰ੍ਹਾਂ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਤੇ ਬਹੁਤ ਹੀ ਕਹਿੰਦੇ ਆਰਤ ਹੁੰਦਾ, ਦੁੱਖ ਘਬਰਾਉਂਦਾ, ਦੁਖੀ ਹੁੰਦਾ, ਕਾਲਾ ਪੈਂਦਾ ਹੈ। ਦੇਹ ਬਿਰਧ ਭੀ ਬੈਸ ਬਿਹਾਵਾ, ਸਰੀਰ ਬਿਰਧ ਹੋ ਗਿਆ ਹੈ, ਉਮਰ ਵੀ ਲੰਘ ਚੱਲੀ ਆ, ਗੁਜ਼ਰ ਚੱਲੀ ਹੈ। ਯਾਂ ਤੇ ਭਇਓ ਮੁਝ ਮਨ ਪਛਤਾਵਾ, ਇਸ ਕਰਕੇ ਵੀ ਮੇਰੇ ਮਨ ਦੇ ਵਿੱਚ ਤਾਂ ਬਹੁਤ ਪਛੋਤਾਵਾ ਪੈਦਾ ਹੋ ਗਿਆ ਹੈ। ਨਹਿ ਦੇਖਵ ਮੈਂ ਇਹ ਪਰਤਾਪ, ਕਿਉਂਕਿ ਜਦੋਂ ਸਰੀਰ ਬਿਰਧ ਹੋ ਗਿਆ, ਉਮਰ ਗੁਜ਼ਰ ਚੱਲੀ ਹੈ, ਤੇ ਮੈਂ ਤਾਂ ਇਹ ਨਾਨਕ ਬਾਲਕ ਦਾ ਜਿਹੜਾ ਤੇਜ ਪ੍ਰਤਾਪ ਦੇਖ ਨਹੀਂ ਸਕਣਾ ਹੈ। ਪੂਰਬ ਸੂਰਤ ਪੰਡਤ ਆਪੂ, ਘਰ ਵੱਲ ਨੂੰ ਜਾਂਦਾ ਹੋਇਆ ਪੰਡਤ ਆਪਣੇ ਆਪ ਵਿੱਚ ਬੜਾ ਝੂਰਦਾ ਝੋਰਾ ਕਰਦਾ ਵੀ ਬਹੁਤ ਮਾੜੀ ਗੱਲ ਹੈ ਮੇਰੇ ਲਈ ਤਾਂ। ਕਹੋ ਲੱਗ ਮੈਂ ਜੀਵੋ ਜਗ ਮਾਹੀ, ਦੇਖੋ ਕਹਿੰਦੇ ਕੋਈ ਪਤਾ ਹੈ ਭਲਾ ਮੈਨੂੰ ਵੀ ਕਦੋਂ ਕਿ ਤੱਕ ਮੈਂ ਸੰਸਾਰ ਵਿੱਚ ਜਿਉਂਦਾ ਰਹਾਂਗਾ। ਪੂਰਨ ਭਾਗ ਹੈ ਕਿ ਮਮ ਨਾਹੀ, ਮੇਰੇ ਕਹਿੰਦੇ ਕੋਈ ਬਹੁਤ ਚੰਗੇ ਪੂਰੇ ਭਾਗ ਹੈ, ਤਕੜੇ ਭਾਗ ਹੈਗੇ ਨਹੀਂ, ਇਹ ਮੈਨੂੰ ਨਹੀਂ ਪਤਾ ਹੈ। ਸਿਸਤਾ ਤਜ ਆਵਹ ਤਰ ਨਾਹੀ, ਜਦੋਂ ਬਾਲਕ ਪੁਣਾ ਛੱਡ ਕੇ ਤੇ ਇਹ ਜਵਾਨੀ ਅਵਸਥਾ ਵਿੱਚ ਆ ਜਾਣਗੇ। ਉਦਰਹਿ ਨਰ ਬਹੁ ਸੰਗਤ ਪਾਹੀ, ਫਿਰ ਇਹਨਾਂ ਦੀ ਸੰਗਤ ਪਾ ਕੇ ਬਹੁਤ ਲੋਕ ਉਧਰਨਗੇ, ਸੰਸਾਰ ਤੋਂ ਤਰਨਗੇ। ਬਿਨੇ ਕਰੋ ਮੈਂ ਕਰਹਿ ਉਧਾਰਾ, ਉਹਨਾਂ ਚਿਰ ਤੱਕ ਜੇ ਮੇਰਾ ਸਰੀਰ ਕਹਿੰਦੇ ਕਾਇਮ ਰਹੇ, ਮੈਂ ਵੀ ਫਿਰ ਉਸ ਵੇਲੇ ਬੇਨਤੀ ਕਰਾਂਗਾ, ਮੇਰਾ ਵੀ ਮਾਰਾ ਉਧਾਰ ਕਰ ਦੇਣਗੇ। ਭਵ ਬੰਧਨ ਤੇ ਹੋਏ ਛੁਟਕਾਰਾ, ਜਿਹੜਾ ਸੰਸਾਰ ਬੰਧਨ ਰੂਪ ਹੈ ਜਿਹਦੇ ਵਿੱਚ ਪਕੜਿਆ ਪਿਆ, ਤਾਂ ਛੁਟਕਾਰਾ ਹੋ ਜਾਏ, ਖੜਾ ਛੁੱਟ ਜਾਏਗਾ। ਦੋਹਰਾ ਅੰਤਰ ਜਾਮੀ ਜਾਣਹੀ, ਫਿਰ ਕਹਿੰਦਾ ਗੁਰੂ ਨਾਨਕ ਸਾਹਿਬ ਤਾਂ ਅੰਤਰ ਜਾਮੀ ਇਹ ਜਾਣਦੇ ਹੈ। ਮਮ ਉਰਕੀ ਜੇ ਬਾਲ, ਜਿਹੜੇ ਬਾਲਕ ਰੂਪ ਵਿੱਚ ਗੁਰੂ ਨਾਨਕ ਹੈ ਜੇ ਮੇਰੇ ਦੇ ਵਿੱਚ ਜਾਣਦੇ ਹੈ ਵੀ ਇਹ ਇੱਛਾ ਰੱਖਦਾ ਹੈ। ਲੀਲਾ ਕੁਛ ਕੁ ਦਿਖਾਏ ਮੁਝ, ਫਿਰ ਤਾਂ ਮੇਰੀ ਇੱਛਾ ਹੈ ਵੀ ਮਹਾਰਾਜ ਮੈਨੂੰ ਆਪਣੀ ਕੋਈ ਬਾਲਕ ਲੀਲਾ ਵੀ ਦਿਖਾਉਣ। ਦੇਹ ਉਪਦੇਸ਼ ਦਿਆਲ, ਇਸੇ ਤਰ੍ਹਾਂ ਦਿਆਲੂ ਹੋ ਕੇ ਮੈਨੂੰ ਉਪਦੇਸ਼ ਵੀ ਦੇਣ ਵੱਡੇ ਹੋ ਕੇ। ਚੌਪਈ ਸਹਿਤ ਗਿਆਨ ਕੇ ਬੋਲਹਿ ਜਬ ਲੋ, ਜਦੋਂ ਕਿਤਾ ਕਹਿੰਦੇ ਵੱਡੇ ਹੋ ਕੇ ਗਿਆਨ ਦੇ ਸਹਿਤ ਬਚਨ ਬੋਲਣ। ਰੱਖ ਇਹ ਸਰੀਰ ਮਮ ਤਬ ਲੋ, ਮੈਂ ਤਾਂ ਇਹੀ ਇੱਛਾ ਰੱਖਦਾ ਵੀ ਤਦੋਂ ਤੱਕ ਹੀ ਗੁਰੂ ਨਾਨਕ ਸਾਹਿਬ ਮੇਰਾ ਜਿਹੜਾ ਸਰੀਰ ਹੈ ਤੁਸੀਂ ਕਾਇਮ ਰੱਖੋ ਸੰਸਾਰ ਵਿੱਚ। ਕਰਤ ਮਨੋਰਥ ਗਯੋ ਨਿਕੇਤਾ, ਇਸ ਤਰ੍ਹਾਂ ਦੇ ਫੁਰਨੇ ਕਰਦਾ ਕਰਦਾ ਜਿਹੜਾ ਹਰਦਿਆਲ ਆਪਣੇ ਘਰ ਵੱਲ ਨੂੰ ਚਲਾ ਗਿਆ। ਜਪਤ ਨਾਮ ਅਪ ਵਰਗਹ ਤਹੇਤਾ, ਮੈਂ ਇਸ ਸੰਸਾਰ ਤੋਂ ਮੁਕਤ ਹੋ ਜਾਵਾਂ ਇਸ ਵਾਸਤੇ ਇਹ ਨਾਮ ਜਪ ਰਿਹਾ ਹੈ। ਤੇਹ ਪਸ ਚਾਤ ਹੈ ਬੀਤਿਓ ਕਾਲਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਰੱਖਣ ਤੋਂ ਬਾਅਦ ਕੁਝ ਸਮਾਂ ਹੋਰ ਲੰਘਿਆ ਹੈ। ਸਨੇ ਸਨੇ ਤਨ ਹੋਤ ਵਿਸਾਲਾ, ਹੌਲੀ ਹੌਲੀ ਇਸ ਤਰ੍ਹਾਂ ਦਿਨ ਦਿਨ ਕਰਕੇ ਜਿਹੜਾ ਸਰੀਰ ਹੈ ਵੱਡਾ ਹੁੰਦਾ ਜਾ ਰਿਹਾ ਹੈ। ਜਿਹ ਬਿਦ ਹਿਰਦੈ ਗਿਆਨ ਮਮੋਖੂ, ਇਸ ਤਰ੍ਹਾਂ ਕਹਿੰਦੇ ਮੁਕਤੀ ਦੀ ਇੱਛਾ ਵਾਲਾ ਜਿਹੜਾ ਪੁਰਸ਼ ਹੈ ਉਹਦੇ ਹਿਰਦੇ ਵਿੱਚ ਕਹਿੰਦੇ ਵੱਧਦਾ ਜਾਂਦਾ ਹੈ। ਨਿਤ ਪ੍ਰਤ ਵਧਤ ਦੁਆਤ ਹੱਥ ਦੁੱਖ, ਹਮੇਸ਼ਾ ਕਹਿੰਦੇ ਜਿਹੜਾ ਹਿਰਦੇ ਵਿੱਚ ਗਿਆਨ ਵੱਧਦਾ ਹੈ, ਜਿਹਦੇ ਨਾਲ ਦਵੈਤ ਦਾ ਜਿਹੜਾ ਦੋਸ਼ ਹੈ ਨਾਸ ਹੋ ਜਾਂਦਾ, ਇਹ ਦਵੈਤ ਭਾਵ ਖਤਮ ਹੋ ਜਾਂਦੀ ਹੈ। ਜਿਉਂ ਜਿਉਂ ਬ੍ਰਹਮ ਗਿਆਨ ਹਿਰਦੇ ਵਿੱਚ ਵੱਧਦਾ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਜਾਣੀ ਜਿਹੜਾ ਸਰੀਰ ਵੱਧ ਫੁੱਲ ਰਿਹਾ ਹੈ, ਜੋ ਦਵੈਤ ਦੇ ਦੋਸ਼ ਨੂੰ ਨਾਸ਼ ਕਰਨ ਵਾਲਾ ਹੈ। ਇਸ ਦੇ ਨਾਲ ਹੀ ਕਵੀ ਸੰਤੋਖ ਸਿੰਘ ਜੀ ਨੇ ਇਹ ਜਿਹੜਾ ਅਧਿਆਇ ਇੱਥੇ ਸੰਪੂਰਨ ਕੀਤਾ ਹੈ। ਇਸ ਤੋਂ ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਬਾਲ ਲੀਲਾ ਕੀਤੀ, ਬਾਲ ਚੋਰ ਕੀਤੇ, ਉਹਨਾਂ ਦਾ ਜਿਹੜਾ ਥੋੜ੍ਹਾ ਜਿਹਾ ਕਥਨ ਕੀਤਾ ਹੈ। ਮਾਤਾ ਜਿਵੇਂ ਪ੍ਰੇਮ ਪਿਆਰ ਨਾਲ ਲਾਡ ਲੜ ਰਹੇ ਹੈ, ਮੱਥਾ ਚੁੰਮ ਰਹੇ ਹਨ, ਚੰਦਰਮਾ ਵਰਗਾ ਮੁੱਖ ਦੇਖ ਰਹੇ ਹੈ, ਹਮੇਸ਼ਾ ਕਮਲ ਵਰਗਾ ਜਿਹੜਾ ਚਿਹਰਾ ਤੱਕੀ ਜਾ ਰਹੇ ਹੈ, ਜੋ ਇਹ ਬਾਲ ਲੀਲਾ ਕਰਦੇ ਉਹਨੂੰ ਧਿਆਨ ਦੇ ਕੇ ਦੇਖ ਰਹੇ ਹਨ। ਇਸ ਤਰ੍ਹਾਂ ਜੋ ਇਹ ਬਾਲ ਲੀਲਾ ਆਪ ਜੀ ਨੇ ਵਾਹਿਗੁਰੂ ਵਿੱਚ ਕੀਤੀ ਕਰਾਈ, ਉਹਦਾ ਨਕਸ਼ਾ ਐਨ ਉਸੇ ਰੂਪ ਵਿੱਚ ਹੀ ਹੈ, ਕਵੀ ਜੀ ਨੇ ਲਾਇਆ ਹੈ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ, ਅੱਜ ਇੱਥੇ ਸਮਾਪਤੀ ਕਰੀਏ ਜੀ। ਤੇਹ ਪਸਚਾਤ ਹੈ ਬੀਤਿਓ ਕਾਲਾ, ਸਨੇ ਸਨੇ ਤਨ ਹੋਤ ਵਿਸਾਲਾ, ਜਿਹ ਬਿਧ ਹਿਰਦੈ ਗਿਆਨ ਮੁਮੁਖੂ, ਨਿਤ ਪ੍ਰਤ ਵਧਤ ਦੈਤ ਹਤ ਦੁਖੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂਕੇ ਸਦਾ ਬਵੇ। ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਹੈ ਪ੍ਰਭੁ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰ ਉਤਾਰਨ ਹਾਰ। ਤੁਮ ਠਾਕੁਰ।